ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਸੁਨਤ ਚੌਂਪ ਕਰਕੇ ਹਨੁਮਾਨਾ ਚੱਲਿਓ ਸੰਗ ਹਿਰਦੈ ਹਰ ਖਾਨਾ ਰਗਬਰ ਕੋ ਸ੍ਰੀ ਗੁਰ ਬਪ ਧਰਾ ਮੈਂ ਤੇਹ ਛਿਨ ਲਛਮਣ ਤਨ ਕਰਾ ਸੀਤਾ ਬੇਖ ਕੀਨ ਮਰਦਾਨਾ ਚਲ ਆਇਓ ਤੇਹ ਠਾ ਹਨੁਮਾਨਾ ਸੁਨਤ ਚੌਂਪ ਕਰਕੇ ਹਨੁਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਜੀਵਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਦੇ ਨਾਲ ਹੀ ਕੋਈ ਸਮਾਂ ਗ੍ਰੰਥੀ ਸਾਹਿਬਾਨ ਦੀ ਸੋਹਣੀ ਰਸਨਾ ਰਾਹੀਂ ਗੁਰਬਾਣੀ ਦਾ ਪਾਠ ਜਾਪ ਹੋਇਆ ਹੈ ਅਤੇ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਹੀ ਸੰਗੀਤ ਦੇ ਨਿਯਮਾਂ ਵਿੱਚ ਸ੍ਰੀ ਆਸਾ ਜੀ ਵਾਰ ਦੇ ਕੁਝ ਸਲੋਕਾਂ ਪੌੜੀਆਂ ਦਾ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਆਪਾਂ ਰਲ ਮਿਲ ਕੇ ਸੰਗਤ ਰੂਪ ਵੀ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਪੜ੍ਹ ਸੁਣ ਰਹੇ ਹਾਂ, ਲਾਹਾ ਲੈ ਰਹੇ ਹਾਂ। ਅੱਜ ਵੀ ਇਤਿਹਾਸ ਪਰਤ ਕੇ ਸੁਣ ਕੇ ਲਾਹਾ ਲੈਣ ਲਈ ਸਤਿਗੁਰੂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਅੱਜ ਜੋ ਇਤਿਹਾਸ ਰਾਹੀਂ ਪ੍ਰਸੰਗ ਆ ਰਿਹਾ ਹੈ ਉਸ ਪ੍ਰਸੰਗ ਨਾਲ ਲੜੀ ਜੋੜਨ ਵਾਸਤੇ ਥੋੜ੍ਹੇ ਰੂਪ ਵਿੱਚ ਜਿਹੜਾ ਕੱਲ੍ਹ ਵਾਲਾ ਪ੍ਰਸੰਗ ਉਹ ਸੁਣਾਇਆ ਜਾ ਰਿਹਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਬਾਲਾ ਜੀ ਦੇ ਕਹਿਣ ਕਰਕੇ ਲੰਕਾ ਵਿੱਚ ਚਲੇ ਗਏ ਸਨ, ਜਿਹੜਾ ਇਹ ਰਾਵਣ ਦਾ ਛੋਟਾ ਭਰਾ ਵਿਕਣ ਹੈ, ਭਾਵੇਂ ਸਰੀਰ ਕਰਕੇ ਤਾਂ ਇਹ ਚਲਾਣੀ ਕਰ ਗਿਆ ਸੀ, ਪਰ ਫਿਰ ਵੀ ਸੂਖਮ ਸਰੀਰ ਦੇ ਵਿੱਚ ਵਿਚਰ ਰਿਹਾ ਸੀ, ਕਿਉਂਕਿ ਜਿਹੜਾ ਆਤਮਾ ਉਹ ਤਾਂ ਅਮਰ ਅਵਿਨਾਸ਼ੀ ਹੈ ਨਾ। ਆਹ ਜਿਹੜਾ ਪੰਜ ਤੱਤਾਂ ਦਾ 25 ਪ੍ਰਕਿਰਤੀਆਂ ਦਾ ਸਰੀਰ ਬਣਿਆ ਹੋਇਆ ਹੈ, ਉਹ ਅੰਦਰਲਾ ਜਿਹੜਾ ਜੀਵ ਆਤਮਾ ਹੈ, ਰੱਬੀ ਹੁਕਮ ਵਿੱਚ ਸੂਖਮ ਸਰੀਰ ਦੇ ਵਿੱਚ ਸਵਾਇਮਾਨ ਹੋਇਆ ਹੋਇਆ ਜੋ 17 ਤੱਤਾਂ ਦਾ ਸਰੀਰ ਹੈ, ਉਹ ਪੰਜ ਗਿਆਨ ਇੰਦਰੀਏ ਹੈ, ਪੰਜ ਹੀ ਪ੍ਰਾਣ ਹਨ ਅਤੇ ਪੰਜ ਹੀ ਜਿਹੜੇ ਇਹ ਆਪਣੇ ਕਰਮ ਇੰਦਰੀਏ ਹਨ ਅਤੇ ਮਨ ਅਤੇ ਬੁੱਧ ਹੈ। ਇਹ 17 ਤੱਤਾਂ ਦਾ ਜਿਹੜਾ ਸਰੀਰ ਹੈ, ਇਸ ਨੂੰ ਸੂਖਮ ਸਰੀਰ ਕਿਹਾ ਜਾਂਦਾ ਹੈ। ਇਹ ਅਸਥੂਲ ਸਰੀਰ ਨੂੰ ਛੱਡ ਜਾਂਦਾ ਹੈ, ਇਹਦੇ ਵਿੱਚ ਇਹ ਜੀਵ ਆਤਮਾ 17 ਤੱਤਾਂ ਦੇ ਸਰੀਰ ਵਿੱਚ ਰਹਿ ਕੇ ਅੱਗੇ ਜਾ ਕੇ ਹਿਸਾਬ ਕਿਤਾਬ ਦਿੰਦਾ ਹੈ। ਇਸੇ ਸਰੀਰ ਵਿੱਚ ਹੀ ਪਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਪਾਪ ਰੂਪ ਕਰਮ ਕਰਕੇ ਦੁੱਖ ਸਹਿੰਦਾ ਹੈ, ਪੁੰਨ ਰੂਪ ਕਰਕੇ ਸੁੱਖ ਸਹਿੰਦ ਭੋਗਦਾ ਹੈ। ਜਿਹੜੇ ਕੋਈ ਜਿਨ੍ਹਾਂ ਦਾ ਕੋਈ ਉਹ ਜਪ ਤਪ ਕੀਤਾ ਹੋਇਆ ਪੂਰਾ ਨਹੀਂ ਹੁੰਦਾ ਹੈ, ਉਹ ਕੁਝ ਇਸ ਤਰ੍ਹਾਂ ਬਾਕੀ ਸਰੀਰਾਂ ਨਾਲੋਂ ਸੂਖਮ ਸਰੀਰ ਦੇ ਵਿੱਚ ਸੁੱਖ ਸਹਿਤ ਰਹਿੰਦੇ ਹਨ। ਜਿਨ੍ਹਾਂ ਨੇ ਕੋਈ ਪਾਪ ਗੁਨਾਹ ਬਹੁਤੇ ਕੀਤੇ ਉਹਨਾਂ ਨੂੰ ਫਿਰ ਉਹ ਸਰੀਰ ਨਹੀਂ ਮਿਲਦਾ, ਅਸੂਲ ਉੱਚੀ ਪ੍ਰਕਿਰਤੀਆਂ ਵਾਲਾ ਉਹ ਵੀ ਉਹ ਦੁਖੀ ਹੋਏ ਔਖੇ ਹੋਏ ਵਿਚਰਦੇ ਨੇ, ਸੂਖਮ ਸਰੀਰ ਵਿੱਚ ਹੀ ਸਥਿਤ ਹੋਏ। ਇਸ ਤਰ੍ਹਾਂ ਜਾਣੀਏ ਪੂਰਨ ਅਵਸਥਾ ਨੂੰ ਪ੍ਰਾਪਤ ਭੀਖਾ ਨਹੀਂ ਹੋਇਆ ਸੀ, ਹੇਠਲੀ ਅਵਸਥਾ ਵਿੱਚ ਹੀ ਸੂਖਮ ਸਰੀਰ ਰਾਹੀਂ ਹੀ ਵਿਚਰ ਰਿਹਾ ਸੀ। ਇਹਦਾ ਉਧਾਰ ਸੁਧਾਰ ਕਰਨ ਵਾਸਤੇ, ਉੱਚੀ ਅਵਸਥਾ ਪਹੁੰਚਾਉਣ ਵਾਸਤੇ ਸਤਿਗੁਰੂ ਸਾਹਿਬ ਜੀ ਇਹ ਲੰਕਾ ਵਿੱਚ ਗਏ ਸਨ। ਮਿਲਿਆ ਜੁੜਿਆ ਇਹ ਦਿਨ ਹੋਰ ਰਾਖਸ਼ਾਂ ਸਹਿਤ ਵੀ, ਸਤਿਗੁਰੂ ਦਾ ਆਦਰ ਸਤਿਕਾਰ ਕੀਤਾ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਇਹਨੂੰ ਉਪਦੇਸ਼ ਦਿੱਤਾ ਵੀ ਜਿਹੜਾ ਗੁਰਮੁਖ ਰਾਮ ਹੈ ਉਹਨੇ ਹੀ ਇਸ ਸਮੁੰਦਰ ਦੇ ਉੱਪਰ ਪੁਲ ਬੰਨਿਆ ਸੀ, ਇਸ ਤਰ੍ਹਾਂ ਲੰਕਾ ਨੂੰ ਜਾ ਕੇ ਲੁੱਟਿਆ, ਜਿਹੜੇ ਕੋਈ ਭੈੜੇ ਦੈਨ ਸੀ ਉਹਨਾਂ ਨੂੰ ਸੰਤਾਪ ਦਿੱਤਾ, ਤੰਗ ਕੀਤਾ, ਦੁਖੀ ਕੀਤਾ। ਇਸ ਤਰ੍ਹਾਂ ਰਾਮ ਚੰਦ ਨੇ ਉਹ ਰਾਵਣ ਨੂੰ ਮਾਰਿਆ, ਜਿਹੜਾ ਹੰਕਾਰੀ ਰਾਮ ਸੀ ਉਹਨੂੰ ਮਾਰ ਦਿੱਤਾ, ਅਤੇ ਤੂੰ ਜੋ ਭੀਖਣ ਹੈ ਗੁਰਮੁਖ ਉਹਦੇ ਮਾਰਨ ਦਾ ਜਿਹੜਾ ਭੇਦ ਦਾ ਪਰਚਾ ਦਿੱਤਾ। ਇਸ ਤਰ੍ਹਾਂ ਮਹਾਰਾਜ ਉਹ ਆਪਣੇ ਅੰਦਰ ਪੇਟ ਦੇ ਅੰਮ੍ਰਿਤ ਦਾ ਕੁੰਡ ਰੱਖੀ ਬੈਠਾ ਹੈ। ਜਿੰਨਾ ਚਿਰ ਉਹਦੇ ਪੇਟ ਵਿੱਚ ਅੰਮ੍ਰਿਤ ਹੈਗਾ, ਉਨਾ ਚਿਰ ਉਹਨੇ ਅਮਰ ਰਹਿਣਾ, ਮਰਨਾ ਨਹੀਂ ਹੈ। ਉਹ ਭੇਦ ਦਾ ਪਰਚਾ ਦੇਣ ਕਰਕੇ, ਭੇਦ ਦੱਸਣੇ ਕਰਕੇ ਰਾਮ ਜੀ ਨੇ ਅਗਨੀ ਬਾਣ ਮਾਰਿਆ ਸੀ, ਜਿਸ ਕਰਕੇ ਉਹ ਅੰਮ੍ਰਿਤ ਦਾ ਕੁੰਡ ਅੰਦਰੋਂ ਸੁੱਕ ਗਿਆ ਸੀ, ਦੂਜੇ ਬਾਣ ਦੇ ਨਾਲ ਇਹਦਾ ਭੋਗ ਪਾ ਦਿੱਤਾ ਸੀ। ਇਸ ਤਰ੍ਹਾਂ ਜਿਹੜਾ ਗੁਰਮੁਖ ਭੀਖਣ ਉਹਦੇ ਭੇਦ ਕਰ ਦੇ ਪਰਚੇ ਕਰਕੇ ਹੰਕਾਰੀ ਰਾਮ ਨੂੰ ਮਾਰਿਆ ਗਿਆ। ਗੁਰਮੁਖ ਰਾਮ ਨੇ ਹੀ ਇਸ ਤਰ੍ਹਾਂ ਸੈਰ ਕੇ ਸਮੁੰਦਰ ਦੇ ਵਿੱਚੋਂ ਰਾਮ ਨਾਮ ਲਿਖ ਕੇ ਪੱਥਰ ਉਤਾਰ ਦਿੱਤੇ। ਗੁਰਮੁਖ ਰਾਮ ਨੇ 33 ਕਰੋੜ ਜਿਹੜੇ ਰਾਵਣ ਨੇ ਦੇਵਤੇ ਕੈਦ ਕੀਤੇ ਸੀ ਉਹਨਾਂ ਨੂੰ ਛਡਾਇਆ। ਸੋ ਇਸ ਤਰ੍ਹਾਂ ਆਪ ਜੀ ਨੇ ਮੁੱਖੋਂ ਪਵਿੱਤਰ ਬਾਣੀ ਉਚਾਰਨ ਕਰਕੇ ਇਹ ਭੀਖਣ ਨੂੰ ਨਿਹਾਲ ਕੀਤਾ, ਬਖਸ਼ਿਸ਼ ਕੀਤੀ। ਫਿਰ ਉਸ ਵੇਲੇ ਮਰਦਾਨੇ ਨੇ ਕਿਹਾ ਕਿ ਮਹਾਰਾਜ, ਮੈਂ ਸੁਣਿਆ ਵੀ ਹਨੂੰਮਾਨ ਵੀ ਇੱਥੇ ਰਹਿੰਦਾ ਹੈ। ਭੀਖਣ ਨੇ ਕਿਹਾ ਵੀ ਉਹ ਜਿੱਥੇ ਰਾਵਣ ਨੂੰ ਸਾੜਿਆ ਸੀ ਉਹਦੇ ਚਿਖਾ ਦੇ ਨੇੜੇ ਬੈਠਾ, ਸਾਵਧਾਨ ਹੋਇਆ ਗੁਰੂ ਜੀ ਫੜੀ ਮੋਢੇ 'ਤੇ ਰੱਖ ਕੇ। ਪਰ ਇੰਨੀ ਗੱਲ ਹੈ ਗੁਰੂ ਮਹਾਰਾਜ ਵੀ ਉਹ ਰਾਮ ਤੋਂ ਵਗੈਰਾ ਕਿਸੇ ਨੂੰ ਸਿਰ ਨਹੀਂ ਨਵਾਉਂਦਾ ਹੈ। ਗੁਰੂ ਮਹਾਰਾਜ ਕਹਿਣ ਲਈ ਵੀ ਅਸੀਂ ਰਾਮ ਸਰੂਪ ਹੋ ਕੇ ਉਹਨੂੰ ਦਰਸ਼ਨ ਦੇ ਦਿਆਂਗੇ, ਰਾਮ ਬਣ ਜਾਵਾਂਗੇ। ਭੀਖਣ ਨੇ ਫਿਰ ਇੱਕ ਰਾਕਸ਼ ਭੇਜ ਦਿੱਤਾ ਵੀ ਸਦਕੇ ਲਿਆ ਹਨੂੰਮਾਨ ਨੂੰ। ਉਹ ਕਿਹਾ ਹੈ ਜਾ ਕੇ ਕਿਹਾ ਵੀ ਰਾਮ ਜੀ ਆ ਗਏ ਸੀਤਾ ਸਾਹਿਬ, ਤੇਰੇ ਨਾਲ ਜਿਹੜਾ ਪਹਿਲਾਂ ਭੀਖਣ ਚਲਿਆ ਗਿਆ ਆਪਣੀਆਂ ਫੌਜਾਂ ਸਾਹਿਬ, ਤੈਨੂੰ ਰਾਮ ਜੀ ਬੁਲਾਉਂਦੇ, ਮੈਂ ਖਬਰ ਕਰਨ ਆਇਆ ਹਾਂ। ਜਿਵੇਂ ਹਨੂੰਮਾਨ ਸੁਣ ਕੇ ਬੜੇ ਚਾਰ ਸ਼ਾਹ ਨਾਲ ਉਹ ਰਾਕਸ਼ ਦੇ ਨਾਲ ਚੱਲਿਆ ਸੀ, ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਰਾਮਦਾਸ ਰੂਪ ਦਿਖਾਇਆ ਅਤੇ ਮਰਦਾਨੇ ਨੂੰ ਸੀਤਾ ਦਾ ਰੂਪ ਦਿਖਾ ਦਿੱਤਾ ਸੀ, ਭਾਈ ਬਾਲੇ ਨੂੰ ਲਛਮਣ ਰੂਪ ਦੇ ਵਿੱਚ ਦਰਸ਼ਨ ਕਰਵਾ ਦਿੱਤੇ ਸਨ। ਸੋ ਜਿਵੇਂ ਇਸਨੇ ਸ਼ਰਧਾ ਭਾਵ ਨਾਲ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ ਰਾਮ ਜਾਣ ਕੇ, ਅਤੇ ਇਸੇ ਤਰ੍ਹਾਂ ਮਰਦਾਨਾ ਸੀਤਾ ਰੂਪਧਾਰੀ ਬੈਠਾ ਹੈ, ਇਹਨੂੰ ਵੀ ਮੀਤਾ ਸਾਤਾ ਜਾਤਾ ਮੱਥਾ ਟੇਕ ਦਿੱਤਾ ਹੈ। ਜਿਵੇਂ ਗੁਰੂ ਮਹਾਰਾਜ ਨੇ ਇਹਦੇ ਨਾਲ ਬਚਨ ਵਿਲਾਸ ਵੀ ਕੀਤੇ, ਇਹ ਵੀ ਹੇਠਲੀ ਅਵਸਥਾ ਵਿੱਚ ਹੀ ਵਿਚਰ ਰਿਹਾ ਸੀ, ਇਹਨੂੰ ਵੀ ਉੱਚਾ ਚੁੱਕਿਆ, ਇਹਦਾ ਵੀ ਭੁਲੇਖਾ ਜਿਹਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕੱਢਿਆ ਸੀ, ਉਹ ਹਨੂੰਮਾਨ ਦਾ ਰਹਿੰਦਾ ਹੋਇਆ ਜਿਹੜਾ ਪ੍ਰਸੰਗ ਹੁਣ ਆ ਰਿਹਾ ਹੈ, ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸੁਣਤ ਚੌਪ ਕਰਕੇ ਹਨੂੰਮਾਨ, ਇਸ ਵੇਲੇ ਰਾਕਸ਼ ਨੇ ਦੱਸਿਆ ਹੈ ਵੀ ਹਨੂੰਮਾਨ ਰਾਮ ਜੀ ਆ ਗਏ ਸੀਤਾ ਲਛਮਣ ਸਹਿਤ, ਭੀਖਣ ਤੇਰੇ ਨਾਲ ਪਹਿਲਾਂ ਚਲਿਆ ਗਿਆ, ਉਹਨਾਂ ਦੇ ਦਰਸ਼ਨ ਕਰਕੇ ਤੈਨੂੰ ਰਾਮ ਜੀ ਬੁਲਾ ਰਹੇ ਹੈ, ਤੂੰ ਵੀ ਮੇਰੇ ਨਾਲ ਚੱਲ। ਉਹ ਰਾਕਸ਼ ਤੋਂ ਸੁਣ ਕੇ ਹਨੂੰਮਾਨ ਬੜਾ ਕਹਿੰਦੇ ਉਰਸ਼ਾਹ ਕਰਕੇ ਚੱਲਿਓ ਸੰਗ ਹਿਰਦੈ ਹਰ ਖਾਨਾ ਦੇ ਵਿੱਚ ਬਹੁਤ ਹੀ ਖੁਸ਼ ਹੋਇਆ ਹੋਇਆ ਰਾਕਸ਼ ਦੇ ਨਾਲ ਚੱਲ ਪਿਆ ਹੈ। ਰਘਬਰ ਕੋ ਸ੍ਰੀ ਗੁਰ ਬਾਪ ਤਰਾ, ਇੱਧਰ ਹਨੂੰਮਾਨ ਦੇ ਆਉਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਰਾਮ ਦਾ ਸੋਹਣਾ ਸਰੂਪ ਤਬਾਸੀਰ ਧਾਰਨ ਕਰ ਲਿਆ ਹੈ। ਮੈਂ ਤੇ ਛਿਨ ਲਛਮਣ ਤਨ ਕਰਾ, ਬਾਲਾ ਜੀ ਕਹਿੰਦੇ ਮੈਨੂੰ ਉਸ ਵੇਲੇ ਗੁਰੂ ਮਹਾਰਾਜ ਨੇ ਲਛਮਣ ਦੇ ਸਰੀਰ ਦੇ ਵਿੱਚ ਬਣਾ ਦੇਣਾ ਕੀਤਾ, ਵੀ ਉਹ ਦੱਸਿਆ ਵੀ ਇਹ ਲਛਮਣ ਬੈਠਾ ਰਾਮ ਕੋਲ। ਸੀਤਾ ਵੇਖ ਕੀਨ ਮਰਦਾਨਾ, ਮਰਦਾਨੇ ਦਾ ਜਿਹੜਾ ਵੇਖ ਕੀ ਇਹ ਭੇਖ ਹੈ, ਸਰੀਰ ਹੈ, ਸਰੂਪ ਹੈ, ਉਹ ਸੀਤਾ ਦਾ ਆਪ ਜੀ ਨੇ ਬਣਾ ਕੇ ਦਿਖਾ ਦਿੱਤਾ। ਚੱਲ ਆਇਓ ਤੇ ਹਿਠਾ ਹਨੂੰਮਾਨਾ, ਤੇ ਮਹਾਰਾਜ ਇਸ ਤਰ੍ਹਾਂ ਰਾਮ ਤੇ ਲਛਮਣ ਤੇ ਸੀਤਾ ਰੂਪ ਦੇ ਵਿੱਚ ਮਰਦਾਨਾ ਬੈਠੇ ਹੈ, ਉੱਥੇ ਜਿਹੜਾ ਹਨੂੰਮਾਨ ਦਾ ਚੱਲਦਾ ਚੱਲਦਾ ਆ ਪਹੁੰਚਾ ਹੈ। ਗਿਰ ਕੰਚਨ ਸਮ ਦੇਹ ਕਰਾਲਾ, ਜਿਵੇਂ ਸੋਨੇ ਦਾ ਪਹਾੜ ਹੁੰਦਾ ਹੈ ਇਸ ਤਰ੍ਹਾਂ ਇਹਦਾ ਸਰੀਰ ਬੜਾ ਚਰਜੀ ਭਿਆਨਕ ਜਿਹੀ ਹੈ। ਕਾਂਧੇ ਧਾਰੀ ਗੁਰਜ ਬਸਾਲਾ, ਇਸ ਹਨੂੰਮਾਨ ਨੇ ਬੜੀ ਤਕੜੀ ਜਿਹੜੀ ਗੁਰਜ ਜੀ ਆਪਣੇ ਬੁੱਢਿਆਂ ਤੇ ਰੱਖੀ ਹੋਈ ਹੈ। ਕੀਨ ਬੰਦਨਾ ਪਦ ਅਰਬਿੰਦਾ, ਨਾਨਕ ਸਾਹਿਬ ਮਹਾਰਾਜ ਜੀ ਨੂੰ ਰਾਮ ਚੰਦਰ ਦਾ ਸਰੂਪ ਦੇ ਵਿੱਚ ਦੇਖ ਕੇ ਸੋਹਣੇ ਚਰਨਾ ਕਮਲਾ ਉੱਪਰ ਇਸ ਨੇ ਸਭ ਤੋਂ ਪਹਿਲਾਂ ਆ ਕੇ ਨਮਸਕਾਰ ਕੀਤੀ। ਬੈਠ ਗਯੋ ਔਰ ਅਦਕ ਆਨੰਦਾ, ਮੇਰੇ ਦੇ ਵਿੱਚ ਬਹੁਤ ਹੀ ਆਨੰਦ ਖੁਸ਼ ਹੋਇਆ, ਸ਼ਰਧਾ ਭਾਵਨਾ ਨਾਲ ਹੱਥ ਜੋੜ ਕੇ ਬੈਠ ਗਿਆ ਹਨੂੰਮਾਨ। ਰੂਪ ਬਿਲੋਕਤ ਲੋਚਨ ਭਰ ਕੇ, ਨੇਤਰਾਂ ਨੂੰ ਭਰ ਭਰ ਕੇ ਸੋਹਣਾ ਸਰੂਪ ਮਹਾਰਾਜ ਦਾ ਵੇਖ ਰਿਹਾ ਹੈ। ਮਹਾਂ ਪ੍ਰੇਮ ਪੁਲ ਕਾਬਲ ਕਰਕੇ, ਹੈ। ਮਾਨ ਕਹਿੰਦੇ ਪ੍ਰੇਮ ਕਰਕੇ ਤਿੰਨ ਪੁਲਕਾਵਲੀ ਆ ਗਈ ਹੈ, ਖੁਸ਼ੀ ਵਿੱਚ ਲੂੰ ਕੰਡੇ ਖੜੇ ਹੋ ਗਏ ਹਨ। ਤੇਹ ਚਿੰਨ ਬੋਲੇ ਕਿਰਪਾ ਨਿਧਾਨਾ, ਉਸ ਵੇਲੇ ਜੋ ਕਿਰਪਾ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਰਾਮ ਰੂਪ ਵਿੱਚ ਹਨ, ਉਹ ਬੋਲੇ ਹਨੂਮਾਨ ਸੁਣੋ ਬੈਨ ਹਮਰੇ ਹਨੂਮਾਨਾ, ਇਹ ਹਨੂਮਾਨਾ ਸਾਡੇ ਬਚਨਾਂ ਨੂੰ ਧਿਆਨ ਦੇ ਕੇ ਤੂੰ ਸੁਣ ਲੈ। ਦੋਹਰਾ ਸਰਬ ਵਿਆਪੀ ਮੋਹੇ ਕੋ ਦੇਵੀ, ਹੇ ਹਨੂਮਾਨ ਜਦੋਂ ਤੂੰ ਮੈਨੂੰ ਸਾਰਿਆਂ ਵਿੱਚ ਵਿਆਪ ਗੁਰੂ ਵਿੱਚ, ਜਬ ਜਾਣੈ ਮਨ ਮਾਹਿ, ਤੂੰ ਆਪਣੇ ਮਨ ਵਿੱਚ ਮੈਨੂੰ ਜਾਣ ਲੈਗੇ ਵੀ ਸਾਰਿਆਂ ਵਿੱਚ ਹੀ ਰਾਮ ਵਿਆਪਕ ਹੈ, ਸਦਾ ਮਿਲਿਓ ਹਮ ਸੋ ਰਹੇ, ਫਿਰ ਵੀ ਹਨੂੰਮਾਨ ਤੂੰ ਸਾਡੇ ਨਾਲ ਹਮੇਸ਼ਾ ਮਿਲਿਆ ਰਹੇਗਾ, ਨਹੀਂ ਤਾਂ ਇੱਥੇ ਅਚਕਾ ਤੇ ਬੈਠਾ ਨਹੀਂ ਵਖਰੇ ਹੀ ਰਹੇਗਾ, ਵਿਛੜਨ ਹੋਇ ਕਬ ਨਾਹਿ, ਇਹ ਇਸ ਤਰ੍ਹਾਂ ਵਿਆਪਕ ਰੂਪ ਕਰਕੇ ਸਾਡੇ ਨਾਲ ਮਿਲੇਗਾ, ਫਿਰ ਤਦੇ ਕਦੇ ਵਿਛੋੜਾ ਨਹੀਂ ਤੇਰਾ ਹੋਵੇਗਾ। ਚੌਪਈ ਦੇਖਤ ਹੋ ਜਿਤਨੇ ਤਨ ਸਾਰੇ, ਬਾਕੀ ਵੀ ਹਨੂੰਮਾਨ ਜਿੰਨੇ ਆ ਤੂੰ ਸਰੀਰ ਦੇਖ ਰਿਹਾ ਅੱਖਾਂ ਨਾਲ, ਸਭ ਜਾਣਹ ਸੀਤਾ ਇਹ ਤਾਰੇ, ਜਾਣ ਲਾ ਵੀ ਸਾਰੇ, ਕਹਿੰਦੇ ਜਿਹੜੀ ਆ ਸੀਤਾ ਮਾਤਾ ਬੈਠੀ ਹੈ ਨਾ ਤਾਰੇ ਹੋਏ ਹੈ, ਆਪ ਜਿਹੜੀ ਇਹ ਸੀਤਾ ਮਾਤਾ ਹੈ ਨਾ, ਇਹ ਮਾਇਆ ਹੈ, ਇਹ ਕੁਦਰਤ ਹੈ, ਇਹ ਮਾਇਆ ਨੇ ਕਹਿੰਦੇ ਸਾਰੇ ਸਰੀਰ ਧਾਰੇ ਹੋਏ ਹੈ। ਸੋ ਸੀਤਾ ਪੁਨ ਧਾਰ ਰਗ ਬੀਰੂ, ਉਹੀ ਜਿਹੜੀ ਸੀਤਾ ਹੈ ਉਹਨੇ ਕਹਿੰਦੇ ਰਾਮ ਚੰਦਰ ਦਾ ਸਰੀਰ ਧਾਰਨ ਕੀਤਾ ਹੋਇਆ ਹੈ ਸੀ। ਇੱਕ ਵਾਰੀ ਉਹ ਵਾਲਮੀਕੀ ਰਮਾਇਣ ਦੇ ਵਿੱਚ ਪ੍ਰਸੰਗ ਆਉਂਦਾ ਹੈ, ਰਾਮ ਜੀ ਦੇ ਕੋਲ ਹਨੂੰਮਾਨ ਬੈਠਾ ਹੋਇਆ ਸੀ, ਨਿਜ ਦੇ ਨਾਲ ਦਰਸ਼ਨ ਕਰੀ ਜਾ ਰਿਹਾ ਸੀ, ਅਤੇ ਉਸ ਵੇਲੇ ਰਾਮ ਜੀ ਨੇ ਸਹਿਬਨੀ ਹਨੂੰਮਾਨ ਨੂੰ ਇਸ ਤਰ੍ਹਾਂ ਬੁਲੰਦ ਆਵਾਜ਼ ਨਾਲ ਕਿਹਾ ਵੀ ਹਨੂੰਮਾਨ ਅਸਲੀ ਰਾਮ ਨਾਲ ਤੂੰ ਜੁੜ, ਅਸਲੀ ਰਾਮ ਦਾ ਧਿਆਨ ਧਾਰ। ਅਤੇ ਉਸ ਵੇਲੇ ਹਨੂੰਮਾਨ ਕਹਿਣ ਲੱਗਿਆ ਮਹਾਰਾਜ ਫਿਰ ਤੁਸੀਂ ਅਸਲੀ ਰਾਮ ਨਹੀਂ ਹੈ, ਤੁਸੀਂ ਨਕਲੀ ਰਾਮ ਹੋ। ਅਤੇ ਰਾਮ ਜੀ ਉਸ ਵੇਲੇ ਕਹਿਣ ਲੱਗੇ ਵੀ ਇਹ ਗੱਲ ਤਾਂ ਆਪਣੀ ਸੀਤਾ ਮਾਤਾ ਤੋਂ ਪੁੱਛ ਲਾ, ਇਹ ਤੈਨੂੰ ਦੱਸ ਦੂ ਵੀ ਮੈਂ ਅਸਲੀ ਰਾਮ ਹੈ ਕਿ ਨਕਲੀ ਹੈ। ਉਸ ਵੇਲੇ ਫਿਰ ਹਨੂੰਮਾਨ ਕਹਿਣ ਲੱਗਿਆ ਮਾਤਾ ਸੀਤਾ ਜੀ ਦੱਸੋ ਵੀ ਇਹ ਤੁਹਾਡੇ ਮਾਲਕ ਰਾਮ ਜੀ ਕਹਿੰਦੇ ਵੀ ਤੂੰ ਅਸਲੀ ਰਾਮ ਦਾ ਧਿਆਨ ਧਰ, ਅਤੇ ਮੈਂ ਹੁਣ ਇਹਨਾਂ ਤੋਂ ਪੁੱਛਿਆ ਨਹੀਂ, ਇਹਨੇ ਤੇਰਾ ਨਾਂ ਲੈਤਾ ਵੀ ਇਹ ਸੀਤਾ ਮਾਤਾ ਦੱਸੂਗੀ ਵੀ ਮੈਂ ਅਸਲੀ ਰਾਮ ਹੈ ਕਿ ਨਕਲੀ ਰਾਮ ਹੈ, ਤੂੰ ਦੱਸ ਹੁਣ ਵੀ ਅਸਲੀ ਹੈ। ਉਹਨੇ ਸਿਰ ਜਾ ਮਾਰਤਾ, ਕਹਿੰਦੇ ਨਹੀਂ ਹਨੂੰਮਾਨਾ ਇਹ ਅਸਲੀ ਰਾਮ ਨਹੀਂ ਹੈ, ਕਹਿੰਦੇ ਇਹ ਜਿਹੜਾ ਰੋਣ ਨੂੰ ਮਰਾਉਣ ਵਾਸਤੇ ਮੈਂ ਹੀ ਕਹਿੰਦੇ ਰਾਮ ਦਾ ਸਰੀਰ ਧਾਰਿਆ ਹੋਇਆ, ਹਨੂੰਮਾਨਾ ਤੂੰ ਵੀ ਮੇਰਾ ਹੀ ਹੈ, ਆ ਲਛਮਣ ਵੀ ਮੇਰਾ ਹੀ ਬਣਾਇਆ ਹੋਇਆ, ਹੋਰ ਜਿੰਨੇ ਆ ਤੂੰ ਦੇਖਦਾ ਹਨੂੰਮਾਨਾ ਸਭ ਕਹਿੰਦੇ ਮੇਰੇ ਹੀ ਬਣਾਏ ਹੋਏ ਹੈ। ਇਸ ਕਰਕੇ ਅਸਲੀ ਜਿਹੜਾ ਰਾਮ ਆ ਉਹ ਤਾਂ ਸਾਰੇ ਵਿਆਪਕ ਹੈ, ਉਹ ਤਾਂ ਰਾਮ ਰਮੰਤੀ ਰਾਮਾ ਇਹ ਰਾਮਾ ਹੈ, ਇਹ ਤਾਂ ਦਸ਼ਰਥ ਦਾ ਪੁੱਤਰ ਹੈ, ਦਸ਼ਰਥ ਨੇ ਇਹਦਾ ਨਾਮ ਰਾਮ ਰੱਖ ਦਿੱਤਾ ਹੈ, ਇਹ ਤਾਂ ਮੇਰਾ ਬਣਾਇਆ ਹੋਇਆ ਮਾਇਆ ਦਾ ਰਾਮ ਹੈ, ਮੈਂ ਰਾਮ ਰੋਣ ਨੂੰ ਮਰਾਉਣਾ ਸੀ, ਦੇਵਤਿਆਂ ਨੂੰ ਛਡਾਉਣਾ ਸੀ, ਇਸ ਕਰਕੇ ਰਾਮ ਦੀ ਆਗਿਆ ਨਾਲ ਅਸਲੀ ਰਾਮ ਦੀ ਆਗਿਆ ਨਾਲ ਇਹ ਸਾਰਾ ਕੁਝ ਮੈਂ ਕਰਿਆ ਕਰਾਇਆ ਹੈ, ਇਹ ਯਥਾਰਥ ਕਹਿੰਦੇ ਰਾਮ ਚੰਦਰ ਜੀ ਤੈਨੂੰ ਵੀ ਤੂੰ ਅਸਲੀ ਰਾਮ ਦਾ ਹਨੂੰਮਾਨ ਧਿਆਨ ਧਰਿਆ ਕਰ, ਉਹ ਅਸਲੀ ਰਾਮ ਤਾਂ ਸਾਰੇ ਵਿਆਪਕ ਹੈ। ਜਿਸ ਤਰ੍ਹਾਂ ਕਿਸੇ ਸਿਆਣੇ ਵਿਦਵਾਨ ਨੇ ਕਿਹਾ ਵੀ ਰਾਮ ਤਾਂ ਕਿੰਨੇ ਹੀ ਹਨ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਰੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਇੱਕ ਤਾਂ ਰਾਮ ਹੈ ਜਿਹਨੂੰ ਜਿਹੜਾ ਦਸ਼ਰਥ ਦਾ ਪੁੱਤਰ ਸੀ, ਇੱਕ ਉਹ ਵੀ ਰਾਮ ਹੈ ਜਿਹੜਾ ਸਾਰਿਆਂ ਹਿਰਦੇ ਸਰੀਰਾਂ ਸਿਰਾਂ ਦੇ ਵਿੱਚ ਬਿਰਾਜਮਾਨ ਹੈ, ਸਾਰਿਆਂ ਸਰੀਰਾਂ ਵਿੱਚ ਬੈਠਾ ਸੱਤਾ ਰੂਪ ਹੋ ਕੇ। ਇੱਕ ਉਹ ਵੀ ਰਾਮ ਹੈ ਜਿਹਦਾ ਸਾਰਾ ਪਸਾਰਾ ਖਲਾਰਾ ਹੈ, ਇੱਕ ਉਹ ਵੀ ਰਾਮ ਹੈ ਜਿਹੜਾ ਸਾਰਿਆਂ ਤੋਂ ਵੱਖਰਾ ਹੀ ਹੈ, ਤ੍ਰਿਗੁਣਾਤੀਤ। ਇਸ ਕਰਕੇ ਇਹ ਵੀ ਹਨੂੰਮਾਨ ਜੋ ਇਸ ਸੀਤਾ ਕਹਿ ਰਹੀ ਹੈ, ਯਥਾਰਥ ਕਹਿ ਰਹੀ ਹੈ, ਅਤੇ ਮੈਂ ਵੀ ਤੈਨੂੰ ਯਥਾਰਥ ਕਹਿ ਰਿਹਾ ਵੀ ਤੂੰ ਅਸਲੀ ਰਾਮ ਵਿਆਪਕ ਸਰੂਪ ਨਾਲ ਜੁੜ ਜਾ, ਕਿਉਂਕਿ ਸਰੀਰਾਂ ਦਾ ਤਾਂ ਮਿਲਣਾ ਵਿਛਣਾ ਇਹ ਹੈ ਹੀ ਹੈ। ਉਹ ਜਿਹੜਾ ਵਿਆਪਕ ਸਰੂਪ ਰਾਮ ਹੈ ਉਹ ਮਰਦਾ ਜੰਮਦਾ ਨਹੀਂ, ਵਿਛੜਦਾ ਨਹੀਂ, ਉਹ ਸਦਾ ਵਿਆਪਕ ਹੈ, ਸਦਾ ਕਾਇਮ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਹਨੂੰਮਾਨ ਨੂੰ ਉਹੀ ਉਪਦੇਸ਼ ਦਿੱਤਾ ਵੀ ਜੇ ਤੂੰ ਮੈਨੂੰ ਸਾਰੇ ਵਿਆਪਕ ਜਾਣੇਗਾ, ਕਿਉਂਕਿ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਪਰਮੇਸ਼ਰ ਹੈ, ਸਾਰੇ ਵਿਆਪਕ ਹੈ। ਇਸ ਕਰਕੇ ਸਾਰੇ ਵਿਆਪਕ ਹੋਣ ਕਰਕੇ ਉਹ ਪਰਮੇਸ਼ਰ ਦਾ ਇੱਕ ਨਾਮ ਰਾਮ ਵੀ ਹੈ। ਇਸ ਕਰਕੇ ਵੀ ਇਹ ਹਨੂੰਮਾਨਾ ਇਹ ਜਿਹੜੇ ਬਾਕੀ ਸਰੀਰ ਹੈ ਨਾ, ਇਹ ਸਭ ਮਾਇਆ ਰੂਪ ਸੀਤਾ ਨੇ ਧਾਰਨ ਕੀਤੇ ਹੋਏ। ਤੂੰ ਵੀ ਮਾਇਆ ਦਾ ਹੀ ਬਣਾਇਆ, ਲਕਸ਼ਮਣ ਵੀ ਸੀਤਾ ਨੇ ਮਾਇਆ ਨਹੀਂ ਬਣਾਇਆ, ਉਹ ਰਾਉਣ ਵਰਗੇ ਵੀ ਸਭ ਸੀਤਾ ਮਾਇਆ ਨਹੀਂ ਬਣਾਏ ਹਨ। ਸੋ ਲਖਮਨ ਕੋ ਬਨੀ ਸਰੀਰ, ਇਹ ਹਨੂੰਮਾਨ ਉਹ ਜਿਹੜੀ ਰਾਮ ਦੀ ਮਾਇਆ ਹੈ, ਉਹਦੀ ਜਿਹੜੀ ਕੁਦਰਤ ਹੈ, ਉਹ ਲਛਮਣ ਦਾ ਸਰੀਰ ਵੀ ਬਣੀ ਬੈਠੀ ਹੈ। ਸਭ ਬਾਂਦਰ ਦਲ ਸੋ ਜਾਨ, ਇਸੇ ਤਰ੍ਹਾਂ ਜਿਹੜਾ ਉਹ ਬਾਂਦਰਾਂ ਦਾ ਦਲ ਸੀ ਨਾ, ਜਿਹੜਾ ਸੁਗਰੀਵ ਅਤੇ ਉਹਦੇ ਕੋਲ ਸੀ ਇਹ ਕਮਾਂਡਰ, ਉਹਨਾਂ ਦਾ ਹਨੂੰਮਾਨ ਸੀ, ਜਰਨੈਲ ਸੀ, ਕਹਿੰਦੇ ਜਿੰਨੇ ਬਾਂਦਰਾਂ ਦਾ ਦਲ ਹੈ ਸਭ ਕਹਿੰਦੇ ਮਾਇਆ ਨਹੀਂ ਬਣਾਇਆ, ਮਾਇਆ ਹੀ ਬਣੀ ਹੋਈ। ਬਾਲੀ ਜਾਮ ਬੰਤ ਪਹਿਚਾਨਾ ਹੋ, ਜਿਹੜਾ ਸੁਗਰੀਵ ਦਾ ਵੱਡਾ ਭਰਾ ਬਾਲੀ ਸੀ ਉਹ ਵੀ, ਤੇ ਜਿਹੜਾ ਜਾਮਾ ਬੰਤ ਸੀ ਉਹ ਵੀ, ਇਹ ਸਭ ਕਹਿੰਦੇ ਜਾਣ ਲੈ ਉਹ ਮਾਇਆ ਨਹੀਂ ਧਾਰਿਆ ਸਰੀਰ। ਅੰਗਦ ਔਰ ਸੁਗਰੀਵ ਸੋ ਸੀਤਾ, ਇਸੇ ਤਰ੍ਹਾਂ ਜਿਹੜਾ ਅੰਗਦ ਸੀ ਤੇ ਹੋਰ ਜਿਹੜਾ ਕੋਈ ਸੁਗਰੀਵ ਸੀ, ਇਹ ਸਭ ਕਹਿੰਦੇ ਜਾਣ ਲੈ ਸਭ ਰਾਖਸ਼ ਤਨ ਤਿੰਨ ਹੀ ਕੀਤਾ। ਸਾਰੇ ਰਾਖਸ਼ਾਂ ਦੇ ਸਰੀਰ ਨੂੰ ਇਹ ਸੀਤਾ ਰੂਪ ਮਾਇਆ ਨੇ ਕਹਿੰਦੇ ਧਾਰਨ ਕੀਤਾ, ਮਾਇਆ ਨੇ ਬਣਾਏ ਹੋਏ। ਰਾਵਣ ਆਦਿ ਵਿਭੀਖਣ ਸਭ ਹੀ, ਹੋਰ ਤਾਂ ਹੋਰ ਕੀ, ਉਹ ਹਨੂੰਮਾਨਾ ਰਾਉਣ ਤੋਂ ਆਦ ਲੈ ਕੇ ਉਹਦੇ ਜਿਹੜੇ ਭਰਾ ਵਿਭੀਖਣ ਆਦਿ ਕੁੰਭ ਕਰਨ ਵਾਲੇ ਸਭ ਕਹਿੰਦੇ ਮਾਇਆ ਦੇਈ ਹੈ। ਤਨ ਸੀਤਾ ਧਾਰਤ ਲਖ ਅਭੀ, ਹਨੂੰਮਾਨ ਜਦੋਂ ਉਹ ਰਾਮ ਦੀ ਆਗਿਆ ਹੁੰਦੀ ਉਸੇ ਵੇਲੇ ਇਹ ਜਿਹੜੀ ਸੀਤਾ ਹੈ ਇਹ ਮਾਇਆ ਇਹ ਤਰ੍ਹਾਂ ਤਰ੍ਹਾਂ ਦੇ ਸਰੀਰ ਧਾਰਨ ਕਰ ਲੈਂਦੀ ਹੈ, ਇਹੀ ਨਕਲੀ ਰਾਮ ਬਣ ਜਾਂਦੀ, ਇਹੀ ਲਛਮਣ ਬਣ ਜਾਂਦੀ, ਇਹੀ ਰਾਵਣ ਬਣ ਜਾਂਦੀ, ਇਹੀ ਭੀਖਣ ਬਣ ਜਾਂਦੀ, ਇਹੀ ਬਾਂਦਰਾਂ ਦਾ ਦਲ, ਇਹੀ ਹਨੂੰਮਾਨ, ਇਹੀ ਸੁਗਰੀ ਬਾਲੀ ਆਲਿਕ, ਸਭ ਕਹਿੰਦੇ ਰਾਮ ਦੀ ਜਿਹੜੀ ਸੀਤਾ ਰੂਪ ਮਾਇਆ ਹੈ ਇਹ ਉਹਦੀ ਸੱਤਾ ਲੈ ਕੇ ਇਹ ਕੁਛ ਘਰ ਕਰਾ ਲੈਂਦੀ ਹੈ। ਬਿਨ ਸੀਤਾ ਤੇ ਕਹੂਨ ਔਰਾ, ਇਸ ਕਰਕੇ ਇਹ ਵੀ ਹਨੂੰਮਾਨਾ ਜਿਹੜੀ ਉਹ ਰਾਮ ਦੀ ਸੀਤਾ ਹੈ ਮਾਇਆ ਹੈ, ਉਹ ਤੋਂ ਬਿਨਾਂ ਤਾਂ ਕੋਈ ਹੋਰ ਹੈ ਹੀ ਨਹੀਂ ਕਿਤੇ। ਦ੍ਰਿਸ਼ਟ ਜੋ ਆਵਤ ਸੋ ਸਭ ਠੌਰਾ, ਸਾਰੀਆਂ ਸਿਗਾਂ ਵਿੱਚ ਕਹਿੰਦੇ ਨਿਗਾਹ ਵਿੱਚ ਆ ਰਿਹਾ ਹੈ, ਸਭ ਕਹਿੰਦੇ ਸੀਤਾ ਦਾ ਪਸਾਰਾ ਹੈ, ਇਸ ਪਰਮੇਸ਼ਰ ਦੀ ਮਾਇਆ ਹੀ ਬਣੀ ਹੋਈ ਹੈ ਸਭ ਕੁਛ। ਦੋਹਰਾ ਸੋ ਸੀਤਾ ਸਭ ਜਗ ਪਈ, ਉਹ ਜਿਹੜੀ ਕਹਿੰਦੇ ਸੀਤਾ ਮਾਤਾ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਰਹੀ ਹੈ। ਸਤਿਆ ਲੇ ਕਰ ਰਾਮ, ਆਪੇ ਨਹੀਂ ਜੰਮ ਪਈ, ਕਹਿੰਦੇ ਉਹ ਅਸਲੀ ਜਿਹੜਾ ਵਿਆਪਕ ਰਾਮ ਉਹਦੀ ਸਤਿਆ ਲੈ ਕੇ ਉਹਦੀ ਸ਼ਕਤੀ ਪ੍ਰਾਪਤ ਕਰਕੇ ਅਸੀਂ ਮਹਾਨ ਬਣ ਗਈ ਹੈ ਉਪਜਾਵਤ ਸਭ ਜਗਤ ਕੋ। ਇਸ ਕਰਕੇ ਉਹ ਤਾਂ ਸ਼ਕਤੀ ਲੈ ਕੇ ਜਿਹੜੀ ਮਾਇਆ ਰੂਪ ਸੀਤਾ ਸਾਰੇ ਸੰਸਾਰ ਨੂੰ ਪੈਦਾ ਕਰ ਦਿੰਦੀ ਹੈ। ਪੁਨ ਪਾਲਤ ਸੁਖ ਧਾਮ, ਮੇਰੇ ਕਹਿੰਦੇ ਸੀਤਾ ਰੂਪ ਜਿਹੜੀ ਮਾਇਆ ਸੁਖਾਂ ਦਾ ਘਰ ਸਾਰੇ ਸੰਸਾਰ ਨੂੰ ਬਣਾ ਕੇ ਪਾਲਦੀ ਪੋਲਦੀ ਵੀ ਹੈ। ਚੌਪਈ ਸੋ ਸੀਤਾ ਪੁਨ ਕਰਤ ਸੰਘਾਰਾ, ਹਨੁਮਾਨਾ ਉਹ ਜਿਹੜੀ ਮਾਇਆ ਰੂਪ ਸੀਤਾ ਉਹਨਾਂ ਸਾਰੇ ਸੰਸਾਰ ਦਾ ਨਾਸ ਵੀ ਕਰ ਦਿੰਦੀ ਹੈ। ਸਤਿਆ ਪਾਏ ਕਰਹਿ ਸਭ ਕਾਰਾ, ਇਹ ਕਹਿੰਦੇ ਅਸਲੀ ਜਿਹੜਾ ਵਿਆਪਕ ਰੂਪ ਰਾਮ ਹੈ ਉਹਦੀ ਸਤਿਆ ਸ਼ਕਤੀ ਪਾ ਕੇ ਸਾਰੇ ਕੰਮ ਕਰਦੀ ਹੈ, ਪੈਦਾ ਕਰਨ ਦਾ ਵੀ ਪਾਲਣ ਦਾ ਵੀ ਤੇ ਮਾਰਨ ਦਾ ਵੀ। ਰਾਮ ਵਿਆਪਕ ਸਭ ਕੇ ਮਾਹੀ, ਉਹ ਹਨੁਮਾਨ ਜਿਹੜਾ ਅਸਲੀ ਰਾਮ ਹੈ ਉਹ ਤਾਂ ਸਾਰਿਆਂ ਦੇ ਵਿੱਚ ਵਿਆਪਕ ਹੈ। ਬਿਨ ਵਿਆਪਕ ਕੋ ਘਟ ਨਾਹੀ, ਹਨੁਮਾਨ ਬਿਨਾ ਵਿਆਪਕ ਰੂਪ ਰਾਮ ਤੋਂ ਤਾਂ ਕੋਈ ਘਟ ਸਰੀਰ ਹੈ ਹੀ ਨਹੀਂ ਹੈ। ਯਾ ਤੇ ਸੀਤਾ ਹੈ ਯਾ ਰਾਮ, ਇਸ ਕਰਕੇ ਵੀ ਹਨੁਮਾਨਾ ਜਾਂ ਤਾਂ ਸੀਤਾ ਮਾਇਆ ਹੈ ਜਾਂ ਵਿਆਪਕ ਰੂਪ ਰਾਮ ਹੈ। ਨਹਿ ਤੀਸਰ ਕੋ ਚੀਨਹ ਨਾਮ, ਤੀਸਰੇ ਦਾ ਤਾਂ ਨਾਮ ਤਾਂ ਤੂੰ ਬਿਲਕੁਲ ਹੀ ਨਾ ਜਾਣ ਪਛਾਣ ਸਮਝ। ਮ੍ਰਿਦ ਲੁਬੈਨ ਸੁਣ ਕੇ ਹਨੁਮਾਨ, ਸਵੇਰੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਰਾਮ ਸਰੂਪ ਧਾਰੀ ਬੈਠੇ ਉਹਨਾਂ ਤੋਂ ਬੜੇ ਕੋਮਲ ਬਚਨ ਸੁਣ ਕੇ ਇਸ ਨੇ ਪ੍ਰੇਮ ਮਗਨ ਹਿਰਦੇ ਹਰ ਖਾਨਾ, ਪ੍ਰੇਮ ਦੇ ਵਿੱਚ ਮਸਤ ਹੋ ਗਿਆ ਹੈ, ਹਿਰਦੇ ਵਿੱਚ ਬਹੁਤ ਖੁਸ਼ ਹੋ ਗਿਆ। ਸਤਿਆ ਸਤਿਆ ਤੁਮ ਗਿਰਾ ਅਲਾਈ, ਗਿਆ ਮਹਾਰਾਜ ਤੁਸੀਂ ਜਿਹੜੀ ਬਾਣੀ ਬਚਨ ਕਿਹਾ ਬਿਲਕੁਲ ਸੱਚੋ ਸੱਚ ਹੈ। ਆਪਣੇ ਨਿਕਟ ਰੱਖੋ ਰਘੁਰਾਈ, ਇਸ ਕਰਕੇ ਹੇ ਰਾਮ ਜੀ ਮੈਨੂੰ ਤਾਂ ਹਮੇਸ਼ਾ ਆਪਣੀ ਹਜ਼ੂਰੀ ਵਿੱਚ ਹੀ ਰੱਖੋ ਜੀ। ਰਾਮ ਵੇਖ ਸ੍ਰੀ ਨਾਨਕ ਕਹਾ, ਹਨੁਮਾਨ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਰਾਮ ਰੂਪ ਬਦਲ ਕੇ ਆਪਣਾ ਜਿਹੜਾ ਪਹਿਲਾ ਸਰੂਪ ਧਾਰਨ ਕਰ ਲਿਆ ਹੈ। ਕਥਾ ਕੀਰਤਨ ਹੋਵਤ ਜਹਾਂ, ਗੁਰੂ ਨਾਨਕ ਸਰੂਪ ਦੇ ਵਿੱਚ ਹੋ ਕੇ ਕਹਿਣ ਲੱਗੇ ਹੈ ਵੀ ਹਨੁਮਾਨਾ ਜਿੱਥੇ ਕਥਾ ਹੁੰਦੀ ਹੋਵੇ ਜਿੱਥੇ ਕੀਰਤਨ ਹੁੰਦਾ ਹੋਵੇ, ਦੋਹਰਾ ਤਹਾਂ ਬਸਤ ਹਾਂ ਮੈਂ ਸਦਾ, ਇਹ ਹਨੁਮਾਨ ਮੈਂ ਉੱਥੇ ਹਮੇਸ਼ਾ ਰਹਿਣਾ ਹਾਂ। ਸੁਣ ਹੋ ਪ੍ਰੀਤ ਕਰ ਜਾਏ, ਹਨੁਮਾਨ ਤੂੰ ਵੀ ਸਾਲ ਸੰਗਤ ਵੀ ਜਾ ਕੇ ਕਥਾ ਕੀਰਤਨ ਦੇ ਪ੍ਰੀਤੀ ਨਾਲ ਸੁਣਿਆ ਕਰ, ਨਿਕਟ ਰਹਿਣ ਫਲ ਹੋਤ ਹੈ। ਇਸ ਤਰ੍ਹਾਂ ਵੀ ਹਨੁਮਾਨਾ ਪਹਿਲਾਂ ਸਾਡੇ ਕੋਲ ਤੂੰ ਰਹਿੰਦਾ ਹੁੰਦਾ ਸੀ, ਇਸੇ ਤਰ੍ਹਾਂ ਸਾਡੇ ਹਜ਼ੂਰੀ ਵਿੱਚ ਰਹਿਣ ਦਾ ਤੈਨੂੰ ਫਲ ਹੋਵੇਗਾ। ਸਤ ਸੰਗਤ ਮਨ ਲਾਏ, ਜਦੋਂ ਤੂੰ ਮਨ ਲਾ ਕੇ ਸਤਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਿਆ ਕਰੇਗਾ। ਚੌਪਈ ਅਬ ਤੁਮ ਜਾਵਹ ਜਹਿ ਤੇ ਆਇਓ, ਚੰਗਾ ਵੀ ਹਨੁਮਾਨਾ ਹੁਣ ਜਿੱਥੋਂ ਤੂੰ ਆਇਆ ਸੀ ਉੱਥੇ ਹੀ ਚਲਾ ਜਾ। ਬੰਧਨ ਕਰ ਹਨੁਮਾਨ ਸਦਾਇਓ, ਇਸ ਤਰ੍ਹਾਂ ਹਨੁਮਾਨ ਮੱਥਾ ਟੇਕ ਕੇ ਫਿਰ ਉਧਰੇ ਨੂੰ ਚਲਿਆ ਗਿਆ। ਪਰ ਯਥਾਰਥ ਰੂਪ ਦੇ ਵਿੱਚ ਤਾਂ ਇਹੀ ਹੈ ਵੀ ਹਨੁਮਾਨ ਨੂੰ ਇਹ ਜਿਹੜਾ ਭੁਲੇਖਾ ਜਿਹਾ ਸੀ ਨਾ ਵੀ ਸ਼ੈ ਤੇ ਦੁਸ਼ਟ ਫਿਰ ਨਾ ਉੱਠ ਕੇ ਖੜਾ ਹੋ ਜਾਏ, ਫਿਰ ਨਾ ਇਹ ਤੰਗ ਕਰੇ ਕਰੇ ਕਿਸੇ ਨੂੰ, ਫਿਰ ਨਾ ਪੁਆੜੇ ਪਏ ਰਹਿਣ ਵੀ ਜਦੋਂ ਇਹ ਕਦੇ ਉੱਠ ਖੜਾ ਹੋਇਆ ਉਦੋਂ ਹੀ ਗੁਰਜ ਮਾਰ ਕੇ ਇਹਨੂੰ ਮੈਂ ਮਾਰ ਦੂੰ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਮ ਰੂਪ ਹੋ ਕੇ ਇਹਨੂੰ ਸਮਝਾਇਆ ਵੀ ਇਹ ਤਾਂ ਉਸ ਵਿਆਪਕ ਰੂਪ ਦੀ ਜਿਹੜੀ ਮਾਇਆ ਹੈ ਉਹਦਾ ਸਾਰਾ ਪਸਾਰਾ ਹੈ, ਉਹੀ ਇਹ ਕਾਰਜ ਕਰਦੀ ਹੈ, ਉਹੀ ਰੌਣ ਪੈਦਾ ਕਰ ਲੈਂਦੀ, ਉਹੀ ਰਾਮ ਪੈਦਾ ਕਰ ਲੈਂਦੀ ਮਰਾਉਣ ਵਾਸਤੇ। ਇਸ ਕਰਕੇ ਤੂੰ ਮਤਾ ਖਿਆਲ ਕਰ ਵੀ ਸ਼ਾਇਦ ਵੀ ਰੌਣ ਉੱਠ ਖੜੂਗਾ ਅਤੇ ਫਿਰ ਮੈਂ ਉਹਨੂੰ ਮਾਰ ਦੂੰਗਾ, ਨਾ ਸਾਵੇ ਪਸਾਰਾ ਮਾਇਆ ਦਾ ਹੈ। ਤੂੰ ਜਿਹਨੇ ਜਿਹਦੀ ਸੱਤਿਆ ਲੈ ਕੇ ਮਾਇਆ ਨੇ ਪਸਾਰਾ ਪਸਾਰਿਆ ਉਹਦਾ ਧਿਆਨ ਧਰ, ਉਹਦੇ ਨਾਲ ਜੁੜ। ਉਹ ਜਿਹੜਾ ਪਰਮੇਸ਼ਰ ਹੈ ਸਾਧ ਸੰਗਤ ਵਿੱਚ ਨਿਵਾਸ ਕਰਦਾ ਹੈ, ਸਾਧ ਸੰਗਤ ਸੱਚਖੰਡ ਹੈ, ਸਤਿਗੁਰ ਪੁਰਖ ਵਸਿਆ ਨਿਰੰਕਾਰ ਵੀ, ਸਤਿਗੁਰੂ ਵੀ ਅਤੇ ਨਿਰੰਕਾਰ ਵੀ, ਸਾਧ ਸੰਗਤ ਜਿਹੜਾ ਇਹ ਸੱਚਖੰਡ ਇਹਦੇ ਵਿੱਚ ਵਸਦੇ। ਮਹਾਰਾਜ ਜੀ ਨੇ ਇਹ ਦੱਸ ਦਿੱਤਾ ਵੀ ਤੂੰ ਸਾਧ ਸੰਗਤ ਵਿੱਚ ਜਾਇਆ ਕਰ, ਉੱਥੇ ਅਸੀਂ ਰਹਿ ਰਹੇ ਹਾਂ, ਉੱਥੇ ਜੋ ਤੂੰ ਸਾਡੇ ਨਾਲ ਜੁੜਿਆ ਰਹੇ। ਜਹ ਰਾਵਣ ਕੀ ਚਿਖਾ ਬਿਸਾਲਾ, ਜਿਥੇ ਰਾਵਣ ਰਾਵਣ ਦੀ ਬੜੀ ਭਾਰੀ ਚਿਖਾ ਸੀ ਉੱਥੇ ਚਲਿਆ ਗਿਆ, ਨਹੀਂ ਸਗੋਂ ਇਸ ਦਾ ਉਧਾਰ ਸੁਧਾਰ ਕਰ ਦਿੱਤਾ, ਇਹਨੂੰ ਉੱਚਾ ਚੁੱਕ ਦਿੱਤਾ ਸੀ ਹਨੂੰਮਾਨ ਨੂੰ। ਤਹਾ ਜਾਏ ਪਹੁੰਚਿਓ ਤਤਕਾਲਾ, ਉੱਥੇ ਬੜੀ ਛੇਤੀ ਇਹ ਜਾ ਪਹੁੰਚਿਆ। ਸਰੂਪ ਦੇ ਵਿੱਚ ਕਥਾ ਕੀਰਤਨੀ ਸੁਣ ਲੱਗ ਗਿਆ ਸੀ ਉੱਚਾ ਹੋ ਕੇ। ਕਥਾ ਕੀਰਤਨ ਜਹਿ ਜਹਿ ਹੋਏ, ਜਿੱਥੇ ਜਿੱਥੇ ਵੀ ਕਹਿੰਦੇ ਕਥਾ ਹੁੰਦੀ ਜਾਂ ਕੀਰਤਨ ਹੁੰਦਾ ਹੈ, ਦੂਸਰ ਧਨ ਧਰ ਸੁਣ ਹੈ ਸੋਏ। ਮਹਾਰਾਜ ਦਾ ਬਚਨ ਮੰਨ ਕੇ ਜਿਹੜਾ ਹਨੂੰਮਾਨ ਹੈ ਕਹਿੰਦੇ ਦੂਸਰਾ ਆਪਣੀ ਸ਼ਕਤੀ ਨਾਲ ਸਰੀਰ ਧਾਰ ਕੇ ਕਥਾ ਕੀਰਤਨ ਉੱਥੇ ਸੁਣਦਾ ਰਹਿੰਦਾ। ਨਿਜ ਸਰੂਪ ਸ੍ਰੀ ਨਾਨਕ ਕੀ ਨਾ, ਗੁਰੂ ਨਾਨਕ ਸਾਹਿਬ ਜੀ ਨੇ ਹਨੂੰਮਾਨ ਨੂੰ ਸਮਝਾ ਕੇ ਆਪਣਾ ਜਿਹੜਾ ਪਹਿਲਾ ਜਿਹੋ ਜਿਹਾ ਸਰੂਪ ਸੀ ਫਿਰ ਉਸੇ ਤਰ੍ਹਾਂ ਦਾ ਧਾਰਨ ਕਰ ਲਿਆ ਬਣਾ ਲਿਆ ਹੈ। ਮੈਂ ਮਰਦਾਨਾ ਭੇ ਤਿਉ ਤੀਨੋ, ਬਾਲਾ ਜੀ ਕਹਿੰਦੇ ਮੈਂ ਵੀ ਜਿਹੜਾ ਲਛਮਣ ਬਣਿਆ ਸੀ ਉਹ ਬਦਲ ਗਿਆ, ਜਿਹੜਾ ਮਰਦਾਨਾ ਸੀਤਾ ਬਣਿਆ ਸੀ ਉਹ ਗੁਰੂ ਨਾਨਕ ਸਾਹਿਬ ਜੀ ਰਾਮ ਬਣੇ ਸੀ। ਕਹਿੰਦੇ ਪਹਿਲਾਂ ਵਰਗੇ ਅਸੀਂ ਹੋ ਗਏ ਤਿੰਨੇ, ਦੋਹਰਾ ਬਿਦਾ ਬਿਭੀਖਣ ਤੇ ਪਏ। ਉਸ ਤੋਂ ਬਾਅਦ ਕਹਿੰਦੇ ਜਿਹੜਾ ਇਹ ਲੰਕਾ ਦਾ ਰਾਜਾ ਬਿਭੀਖਣ ਸੀ ਅਮਰਮਨਾਸ਼ੀ ਹੋਇਆ, ਇਹ ਤੋਂ ਵਿਦਿਆ ਹੋ ਗਏ, ਚੱਲੇ ਅਪਰ ਅਸਥਾਨ, ਕਿਸੇ ਹੋਰ ਅਸਥਾਨ ਵੱਲ ਨੂੰ ਆਪ ਜੀ ਚੱਲ ਪਏ। ਕਰ ਸੰਤੋਖ ਸਿੰਘ ਬੰਦਨ, ਸੰਤੋਖ ਸਿੰਘ ਜੀ ਕਹਿੰਦੇ ਹਨ ਮੈਂ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕ ਕੇ ਪੂਰਨ ਧਿਆਇ ਪਛਾਣ, ਇਸ ਤਰ੍ਹਾਂ ਕਹਿੰਦੇ ਧਿਆ ਪੂਰਾ ਕਰਦਾ ਹਾਂ, ਇਸੋ ਤਰ੍ਹਾਂ ਜਿਹੜਾ ਇਸ ਤਰ੍ਹਾਂ ਜਾਣ ਪਛਾਣ ਲਓ ਸਮਝ ਲਓ। ਦੋਹਰਾ ਤਮ ਅਗਿਆਨ ਬਿਨਾਸਨੀ, ਜਿਹੜੀ ਇਹ ਕਵਿਤਾ ਦੀ ਦਾਤੀ ਸ਼ਕਤੀ ਹੈ ਅਗਿਆਨ ਰੂਪੀ ਹਨੇਰੇ ਨੂੰ ਨਾਸ ਕਰ ਦੇਣ ਵਾਲੀ ਹੈ। ਦੇਤ ਗਿਆਨ ਉਰ ਨੈਣ, ਇਹਦੇ ਅੰਦਰ ਇਸ ਤਰ੍ਹਾਂ ਜਿਹੜਾ ਕਹਿੰਦੇ ਹਿਰਦੇ ਵਿੱਚ ਜਿਹੜੇ ਨੇਤਰ ਹਨ ਮਨ ਬੁੱਧ ਉਹਨਾਂ ਵਿੱਚ ਗਿਆਨ ਦੇਣ ਵਾਲੀ ਹੈ। ਸ੍ਰੀ ਸਰਸਵਤੀ ਸੁਮਤ ਦਾ, ਐਸੀ ਸੁਭਾਅ ਵਾਲੀ ਜਿਹੜੀ ਸਾਰਦਾ ਸ਼ਕਤੀ ਸ੍ਰੇਸ਼ਟ ਮਤ ਦੀ ਦਾਤੀ ਹੈ। ਜੈ ਜੈ ਵਸੀਏ ਬੈਨ, ਜੈ ਹੋਵੇ ਜੈ ਵਸੀਏ, ਮੰਗ ਕਰਦਾ ਵੀ ਮੇਰੇ ਬੈਨ ਜਵਾਨ ਤੇ ਬਚਨਾਂ ਵਿੱਚ ਵਸੀਏ, ਭਾਵ ਕਵਿਤਾ ਵਿੱਚ ਨਿਵਾਸ ਕਰੀਏ। ਇਹ ਕਵੀਆਂ ਦੇ ਨਿਯਮ ਅਨੁਸਾਰ ਉਹ ਕਵਿਤਾ ਦੀ ਦਾਤੀ ਦਾ ਮੰਗਲ ਹੈ। ਦੂਜੇ ਰੂਪ ਦੇ ਵਿੱਚ ਗੁਰਮਤਿ ਅਨੁਸਾਰ ਇਹ ਗੁਰਬਾਣੀ ਦਾ ਮੰਗਲ ਹੈ। ਜੋ ਗੁਰਬਾਣੀ ਹੈ ਖਸਮਕੀ ਬਾਣੀ ਅਕਾਲ ਗੁਰ ਬਾਣੀ ਹੈ, ਅਗਿਆਨ ਦੇ ਹਨੇਰੇ ਨੂੰ ਗੁਰਮੁਖਾਂ ਦੇ ਹਿਰਦੇ ਵਿੱਚੋਂ ਵਿਨਾਸ਼ ਕਰ ਦੇਣ ਵਾਲੀ ਹੈ। ਦੇਤ ਗਿਆਨ ਔਰ ਨੈਣ, ਗੁਰਮੁਖਾਂ ਦੇ ਹਿਰਦੇ ਅੰਦਰ ਜਿਹੜੇ ਵਿਵੇਕ ਤੇ ਵਿਚਾਰ ਰੂਪੀ ਨੇਤਰ ਹਨ ਉਹਨਾਂ ਵਿੱਚ ਗਿਆਨ ਦੀ ਨਜ਼ਰ ਬਖਸ਼ਣ ਵਾਲੀ, ਗਿਆਨ ਦਾ ਪ੍ਰਕਾਸ਼ ਦੇ ਦੇਣ ਵਾਲੀ ਹੈ। ਸ੍ਰੀ ਸਰਸਵਤੀ ਸੁਮਤ ਦਾ, ਸ੍ਰੀ ਸੁਭਾਅ ਵਾਲੀ ਸਰਸਵਤੀ ਜਿਹੜੀ ਗੁਰਬਾਣੀ ਹੈ ਉਹ ਸ੍ਰੇਸ਼ਠ ਮਤ ਵੀ ਦਾਤਾ ਵੀ ਆਤਮ ਵਿਸ਼ੇਣੀ ਬੁੱਧੀ ਵੀ ਦੇਣ ਵਾਲੀ ਹੈ। ਜੈ ਜੈ ਬਸੀਐ ਬੈਨ, ਐਸੀ ਗੁਰਬਾਣੀ ਤੇਰੀ ਜੈ ਹੋਵੇ ਤੇਰੀ ਫਤਿਹ ਹੋਵੇ, ਮੈਂ ਕਵੀ ਮੰਗਵਾ ਹਾਂ ਮੇਰੇ ਬੈਨ ਕੀ ਬਚਨਾ ਤੇ ਜਵਾਨ ਤੇ ਹੇ ਤੁਰਕੀ ਬਾਣੀ ਵਸੀਏ, ਮੈਂ ਦਿਨੇ ਰਾਤ ਹੀ ਜਵਾਨ ਤੋਂ ਇਹ ਤੁਰਕੀ ਬਾਣੀ ਇਹ ਸੱਚ ਕੀ ਬਾਣੀ ਤੈਨੂੰ ਪੜੀ ਜਾਵਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਕਹਿ ਬਾਲਾ ਸ੍ਰੀ ਅੰਗਦ ਪਾਸੀ, ਭਾਈ ਬਾਲਾ ਜੀ ਕਹਿੰਦੇ ਹਨ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਸ, ਰੁਚਿਰ ਕਥਾ ਸੁਣੀਏ ਸੁਖ ਰਾਸੀ। ਭਾਈ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਬੈਠੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਮਹਾਰਾਜ ਜਿਹੜੀ ਸੋਹਣੀ ਕਥਾ ਸੁਖਾਂ ਦੇ ਖਜ਼ਾਨਾ ਰੂਪ ਸਤਿਗੁਰੂ ਦੀ ਜਾਂ ਸੁਖਾਂ ਦਾ ਖਜ਼ਾਨਾ ਗੁਰੂ ਕੀ ਕਥਾ ਉਹ ਸੁਣਨਾ ਕਰੀਏ। ਸ੍ਰੀ ਗੁਰਸੋਂ ਬੋਲਿਓ ਮਰਦਾਨਾ, ਉਸ ਵੇਲੇ ਸਵਾਈ ਮਾਨ ਜੋ ਗੁਰੂ ਨਾਨਕ ਸਾਹਿਬ ਉਹਨਾਂ ਦੇ ਸਾਥ ਮਰਦਾਨਾ ਬੋਲਿਆ, ਸਭ ਹੀ ਦੀਪ ਦਿਖਾਓ ਮਹਾਨਾ। ਮਹਾਰਾਜ ਭਾਈ ਬਾਲਾ ਜੀ ਦਾ ਬਚਨ ਮੰਨ ਕੇ ਤਾਂ ਤੁਸੀਂ ਲੰਕਾ ਦਿਖਾ ਦੀ, ਤੇ ਹੁਣ ਮੈਂ ਵੀ ਤੁਹਾਨੂੰ ਕਹਿੰਦਾ ਵੀ ਮਹਾਰਾਜ ਜਿਹੜੇ ਆ ਸੱਤ ਦੀਪ ਹੈ ਨਾ, ਇਹ ਤੁਸੀਂ ਮੈਨੂੰ ਦਿਖਾ ਦੇਵੋ। ਇਹ ਲਾਲਸ ਮੇਰੇ ਮਨ ਮਾਹੀ, ਇਹ ਮੇਰੇ ਮਨ ਵਿੱਚ ਮਹਾਰਾਜ ਇਹ ਸੱਤਾਂ ਦੀਪਾਂ ਦੇ ਦੇਖਣ ਦੀ ਲਾਲਸਾ ਚਾਹਨਾ ਹੈ। ਦੇਖੋ ਸਪਤ ਦੀਪ ਜੋ ਆਹੀ, ਮੇਰੇ ਮਹਾਰਾਜ ਧਰਤੀ ਤੇ ਸੱਤ ਦੀਪ ਹੈ, ਇਹ ਮਹਾਰਾਜ ਮੈਂ ਦੇਖਣਾ ਕਰਾਂ, ਤੁਸੀਂ ਦਿਖਾ ਦੇਵੋ ਮੈਨੂੰ। ਸਰਬ ਪ੍ਰਕਾਰ ਸਮਰੱਥ ਸੁਆਮੀ, ਕਿਉਂਕਿ ਤੁਸੀਂ ਮੇਰੇ ਸੁਆਮੀ, ਸਭ ਤਰ੍ਹਾਂ ਕਰਕੇ ਸਮਰੱਥ ਹੋ, ਤਾਕਤਵਰ ਹੋ। ਜਹ ਚਾਹੋ ਤਹ ਕੇ ਤੁਮ ਗਾਮੀ, ਜਿੱਥੇ ਵੀ ਤੁਸੀਂ ਜਾਣਾ ਚਾਹੋ ਉੱਥੇ ਤੁਸੀਂ ਮਹਾਰਾਜ ਜਾ ਸਕਦੇ ਹੋ। ਸੁਣ ਕੇ ਬੋਲੇ ਕਿਰਪਾ ਨਿਧਾਨ, ਮਰਦਾਨੇ ਤੋਂ ਸੁਣ ਕੇ ਕਿਰਪਾ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਬੋਲੇ। ਉੱਤਮ ਜੰਬੂ ਦੀਪ ਮਹਾਨਾ, ਮਰਦਾਨੇ ਆ ਜਿਹੜਾ ਸਾਡਾ ਜੰਬੂ ਦੀਪ ਹੈ ਨਾ, ਇਹ ਸਭ ਤੋਂ ਉੱਤਮ ਦੀਪ ਹੈ। ਲੱਖ ਜੋਜਨ ਇਸ ਕੋ ਵਿਸਤਾਰ, ਜੇ ਜੰਬੂ ਦੀਪ ਵਿੱਚ ਆਪਾਂ ਬੈਠ ਰਹਿੰਦੇ ਹਾਂ ਨਾ, ਕਹਿੰਦੇ ਇਹਦਾ ਲੱਖ ਜੋਜਨ ਫਲਾ ਹੈ, ਭਾਵ ਚਾਰ ਲੱਖ ਜਿਹੜਾ ਕੋਈ ਦਾ ਵਿਸਥਾਰ ਹੈ। ਸਭ ਦੀਪਨ ਕੇ ਲਖੋ ਮਝਾਰੂ, ਜਿਹੜਾ ਆਪਣਾ ਜੰਬੂ ਦੀਪ ਹੈ, ਬਾਕੀ ਛੇ ਜਿਹੜੇ ਦੀਪ ਉਹਨਾਂ ਦੇ ਵਿੱਚ ਵੀ ਕਹਿੰਦੇ ਜਾਣੋ, ਇਹ ਵਿਚਕਾਰ ਜਾਣੋ, ਬਾਕੀ ਜਿਹੜੇ ਛੇ ਦੇ ਇਰਦ ਗਿਰਦ ਹਨ, ਇਹ ਕੇ ਬੀਚ ਮੇਰ ਗਿਰ ਛਾਜੈ, ਇਹ ਜਿਹੜਾ ਜੰਬੂ ਦੀਪ ਹੈ ਨਾ, ਜਿਹਦੇ ਵਿੱਚ ਮਰਦਾਨਾ ਆਪਾਂ ਰਹਿ ਰਹੇ ਹਾਂ, ਵਿਚਰ ਰਹੇ ਹਾਂ, ਇਹਦੇ ਵਿੱਚ ਜਿਹੜਾ ਸਮੇਰ ਪਰਬਤ ਬੜਾ ਸਜ ਰਿਹਾ ਹੈ। ਕਮਲ ਵਿਖੈ ਜਾਂ ਕੋਸ਼ ਬਿਰਾਜੈ, ਜਿਵੇਂ ਕਮਲ ਫੁੱਲ ਦੇ ਵਿੱਚ ਕਹਿੰਦੇ ਉਹਦੀ ਡੂਡੀ ਜੀ ਸੋਭਦੀ ਹੁੰਦੀ ਹੈ, ਇਵੇਂ ਜੰਬੂ ਦੇ ਵਿੱਚ ਕਹਿੰਦੇ ਡੂਡੀ ਵਾਂਗੂ, ਕਮਲ ਦੀ ਡੋਡੀ ਵਾਂਗੂ ਸਮੇਂ ਬਿਰਾਜ ਰਿਹਾ ਹੈ। ਜੋਜਨ ਲੱਖ ਜਾਨੀਏ ਮੇਰੂ, ਇਹ ਜਿਹੜਾ ਸਮੇਰ ਪਰਬਤ ਹੈ, ਕਹਿੰਦੇ ਇੱਕ ਜੋਜਨ ਲੱਖ, ਇੱਕ ਲੱਖ ਜੋਜਨ ਯਾਨੀ ਚਾਰ ਲੱਖ ਜੋਜਨ ਜਾਣ ਲਈਏ ਉੱਚਾ, ਕੱਛ ਛੇਤ ਮੈਂ ਕੱਛ ਉਪਰ ਹੇਰੂ, ਸਾਰਾ ਕਹਿੰਦੇ ਚਾਰ ਲੱਖ ਜੋਜਨ ਹੈ, ਕੋਈ ਧਰਤੀ ਵਿੱਚ ਹੈ, ਕੋਈ ਉੱਪਰ ਹੈ, ਇਸ ਮੇਰ ਪਰ ਧਰਤੀ ਤੋਂ ਦੇਖ ਲੈ, ਜਾਣ ਲੈ ਮਰਦਾਨੇ। ਤਰ ਜਾਮਨ ਤੇ ਜੰਬੂ ਗਾਏ, ਇਹ ਜਿਹੜਾ ਜੰਬੂ ਦੀਪ ਹੈ, ਇਹਦੇ ਵਿੱਚ ਜਾਮਨ ਦੇ ਦਰਖਤ ਜ਼ਿਆਦਾ ਹੁੰਦੇ, ਜਿਸ ਕਰਕੇ ਇਸ ਨੂੰ ਜੰਬੂ ਦੀਪ ਕਿਹਾ ਜਾਂਦਾ ਹੈ। ਨਵਖੰਡ ਜੋ ਤੁਝੈ ਦਿਖਾਏ, ਬਾਕੀ ਵੀ ਮਰਦਾਨੇ ਨਵ ਖੰਡ ਵੀ ਹੈ ਜੋ ਪਹਿਲਾਂ ਤੈਨੂੰ ਦਿਖਾਈ ਦਿੱਤੇ ਹਨ। ਪਹਿਲੇ ਖੰਡ ਭਾਰਤ ਖੰਡ ਵਿੱਚ ਤੂੰ ਰਹਿੰਦਾ ਹੀ ਹੈ, ਤਿੰਨ ਮਹਿ ਭਾਰਤ ਖੰਡ ਹੈ ਜੋ, ਉਹ ਜਿਹੜੇ ਨੌ ਖੰਡ ਹੈ ਉਹਨਾਂ ਵਿੱਚੋਂ ਜਿਹੜਾ ਆਪਣਾ ਭਾਰਤ ਖੰਡ ਹੈ ਨਾ, ਧਰਾ ਬੀਚ ਕੀ ਜਾਨੋ ਸੋ, ਬਾਕੀ ਜਿਹੜੇ ਅੱਠ ਨੌ ਖੰਡ ਹੈ ਉਹ ਕਹਿੰਦੇ ਉਹਦੇ ਵਿਚਕਾਰਲੀ ਧਰਤੀ ਇਹ ਹੈ ਭਾਰਤ ਖੰਡ ਦੀ, ਇਹ ਵਿਚਾਲੇ ਹੈ ਸਾਰੇ ਖੰਡਾਂ ਦੇ। ਦੋਹਰਾ ਪੁੰਨਿਆ ਜਗੇ ਤਪ ਕਰ ਵੱਡੇ, ਇਹ ਵਰਦਾਨੇ ਜਿਹੜਾ ਕੋਈ ਭਾਰਤ ਖੰਡ ਵਿੱਚ ਪੁੰਨ ਕਰਦਾ ਬਹੁਤੇ, ਕੋਈ ਜਗ ਕਰਦਾ ਹੈ ਜਾਂ ਤਪ ਕਰਦਾ ਹੈ ਬਹੁਤ, ਭਾਰਤ ਖੰਡ ਕੇ ਥਾਨ, ਸਾਡਾ ਭਾਰਤ ਖੰਡ ਹੈ, ਇਹਦੇ ਵਿੱਚ ਰਹਿ ਕੇ ਪੁੰਨ ਕਰਦਾ, ਜਗ ਕਰਦਾ, ਤਪ ਕਰਦਾ ਹੈ ਬਹੁਤ। ਦੀਪ ਖੰਡ ਅਨ ਜਾਏ ਸੋ, ਇਹ ਹੋਰ ਜਿਹੜੇ ਅੱਠ ਖੰਡ ਹੈ ਤੇ ਹੋਰ ਜਿਹੜੇ ਛੇ ਦੀਪ ਹੈ ਉਹਨਾਂ ਵਿੱਚ ਜਾ ਕੇ ਭੋਗਾ ਹੈ ਭੋਗ ਮਹਾਨ, ਉੱਥੇ ਤਰ੍ਹਾਂ ਤਰ੍ਹਾਂ ਦੇ ਕਹਿੰਦੇ ਜਿਹੜੇ ਪੁੰਨ ਜਾਗ ਕੀਤੇ ਉਹਨਾਂ ਦਾ ਭੋਗੀਏ ਫਲੇ ਜਾ ਕੇ ਭੋਗਦਾ ਹੈ, ਹੋਰ ਖੰਡਾਂ ਵਿੱਚ ਉਹਨਾਂ ਦਾ ਫਲ ਭੋਗਦਾ, ਹੋਰ ਦੀਪਾਂ ਵਿੱਚ ਜਾ ਕੇ ਸੁੱਖ ਭੋਗਦਾ ਹੈ। ਚੌਪਈ ਤੇਰੋ ਕਹਿਓ ਨਾ ਮੋਰੋਂ ਕੈਸੇ, ਇਹ ਮਰਦਾਨੇ ਤੂੰ ਸਾਡਾ ਕੀਰਤਨੀ ਹੈ, ਤੇਰਾ ਕਿਹਾ ਬਚਨ ਤੋਂ ਅਸੀਂ ਕਿਵੇਂ ਮੋੜ ਹੀ ਨਹੀਂ ਨਾ ਸਕਦੇ। ਚਲੋ ਦਿਖਾਵਾ ਹੈ ਉਰ ਜੈ ਉਹ ਜੈਸੇ, ਇਸ ਤਰ੍ਹਾਂ ਦੇ ਵੀ ਇਹ ਬਾਕੀ ਛੇ ਦੀਪ ਹੈਗੇ ਆ, ਚੱਲ ਵੀ ਤੈਨੂੰ ਉਸੇ ਤਰ੍ਹਾਂ ਹੀ ਦਿਖਾ ਦਿੰਦੇ ਹਾਂ। ਅਸ ਕਹਿ ਸ੍ਰੀ ਗੁਰ ਚੱਲੇ ਅਗਾਰੀ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਮਰਦਾਨਾ ਜੀ ਨੂੰ ਸਤਿਗੁਰੂ ਕਹਿੰਦੇ ਹੋਏ ਉਹ ਲੰਕਾ ਤੋਂ ਅੱਗੇ ਵੱਲ ਨੂੰ ਚੱਲ ਪਏ। ਇਸ ਸਮੁੰਦਰ ਕੇ ਪਹੁੰਚੇ ਪਾਰੀ, ਇਹ ਜਿਹੜਾ ਖਾਰਾ ਜਾ ਸਮੁੰਦਰ ਜਿਹਦੇ ਉੱਪਰ ਦੀ ਪੁਲ ਬੰਨਿਆ ਸੀ ਰਾਮ ਜੀ ਨੇ, ਰਿਦ ਪਾਰਲੇ ਪਾਸੇ ਜਾ ਪਹੁੰਚੇ ਝਟ ਪਾਟੀ, ਲਖ ਜੋਜਨ ਕੋ ਥੋ ਬਿਸਥਾਰਾ। ਜਿਹੜਾ ਖਾਰਾ ਸਮੁੰਦਰ ਇਹਦਾ ਕਹਿੰਦੇ ਲਖ ਜੋਜਨ ਦਾ ਵਿਸਥਾਰ ਹੈ, ਜਾਣੀ 4 ਲੱਖ ਉਹ ਫੈਲਿਆ ਹੈ ਹਰ ਪਾਸੇ। ਪਾਰ ਗਏ ਨਹਿ ਲਾਗੀ ਵਾਰਾ। ਬਾਲਾ ਜੀ ਕਹਿੰਦੇ ਖਾਰੇ ਸਮੁੰਦਰ ਤੋਂ ਪਾਰ ਚਲੇ ਗਏ, ਕੋਈ ਦੇਰੀ ਨੀ ਲੱਗੀ ਹੈ। ਪਲਖ ਦੀਪ ਮਹਿ ਬੈਠੇ ਜਾਏ। ਨਾਨਕ ਸਾਹਿਬ ਜੀ ਜਿਹੜਾ ਪਲਖ ਨਾਮ ਦਮ ਦਾ ਦੀਪ ਹੈ ਉਹਦੇ ਵਿੱਚ ਜਾ ਬੈਠੇ ਹਨ। ਤਰ ਪਿਲਖਨ ਕੇ ਤੇ ਨਾਮ ਸਦਾਏ। ਉਹ ਕਹਿੰਦੇ ਦੀਪ ਦੇ ਵਿੱਚ ਜ਼ਿਆਦਾ ਕਹਿੰਦੇ ਪਿਲਖਣਾਂ ਦੇ ਦਰਖਤ ਜਾਂ ਪਿੱਪਲਾਂ ਦੇ ਦਰਖਤ ਹੁੰਦੇ ਹੈ, ਜਿਸ ਕਰਕੇ ਉਹਨੂੰ ਪਲਖ ਦੀਪ ਕਿਹਾ ਜਾਂਦਾ ਹੈ। ਅਦਕ ਨਰਨ ਕੋ ਰੁਚਿਰ ਸਰੂਪਾ। ਜਿਹੜੇ ਪਲਖ ਦੀਪ ਦੇ ਲੋਕ ਹੈ ਉਹਨਾਂ ਦੇ ਸਰੀਰ ਬੜੇ ਸੁੰਦਰ ਹਨ। ਸੁਖ ਭੋਗਹਿ ਨਿਜ ਮਨ ਅਨ ਰੂਪਾ। ਇਹ ਕਹਿੰਦੇ ਆਪਣਾ ਮਨ ਚਾਹੁੰਦਾ ਉਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਉਹ ਸੁਖ ਭੋਗਦੇ ਲੋਕ। ਬੈਸ ਸਬਨ ਕੀ ਬਰਖ ਹਜ਼ਾਰੂ। ਸਾਰਿਆਂ ਦੀ ਜਿਹੜੀ ਉਮਰ ਹੈ ਕਹਿੰਦੇ 1000 ਕਬਰੇ ਦੀ। ਸਮ ਅਮਰਨ ਕੇ ਤਿੰਨ ਵਿਵਹਾਰੂ। ਕਹਿੰਦੇ ਸਵਰਗ ਦੇ ਦੇਵਤੇ ਇਸ ਤਰ੍ਹਾਂ ਦਾ ਉਹਨਾਂ ਦਾ ਕਹਿੰਦੇ ਵਿਵਹਾਰ ਹੈ। ਦੋਹਰਾ ਸਪਤ ਖੰਡ ਤੇ ਦੀਪ ਕੇ। ਇਸੇ ਤਰ੍ਹਾਂ ਜਿਹੜੇ ਕਹਿੰਦੇ 7 ਦੀਪ ਹਨ ਤੇ ਖੰਡ ਹਨ। ਸਰਤਾ ਸਪਤ ਪ੍ਰਵਾਹ। ਕਹਿੰਦੇ ਉਹ ਜਿਹੜਾ ਪਲਖ ਦੀਪ ਉਹਦੇ ਕਹਿੰਦੇ 7 ਹਿੱਟੇ ਹੈ, 7 ਨਦੀਆਂ ਦੇ ਪ੍ਰਵਾਹ ਚੱਲਦੇ ਹੈ, ਵੱਖਰੀਆਂ ਵੱਖਰੀਆਂ 7 ਨਦੀਆਂ ਚੱਲਦੀਆਂ, ਜਿਸ ਕਰਕੇ 7 ਵੱਖਰੇ ਉਹਦੇ ਹਿੱਸੇ ਹੋਏ ਹੋਏ। ਸਰਬ ਪ੍ਰਕਾਰ ਆਨੰਦ ਬਹੁ। ਕਹਿੰਦੇ ਇਸ ਤਰ੍ਹਾਂ ਜਿਹੜਾ ਪਲਖ ਦੀਪ ਹੈ 7 ਨਦੀਆਂ ਬੰਗਣ ਕਰਕੇ 7 ਹਿੱਸਿਆਂ ਵਿੱਚ ਵੰਡਿਆ ਹੈ, ਪਰ ਸਭ ਤਰ੍ਹਾਂ ਕਰਕੇ ਉਹਨਾਂ ਨੂੰ ਆਨੰਦ ਖੁਸ਼ੀਆਂ ਹਨ, ਸੁੱਖ ਹਨ। ਕੰਚਨ ਮੰਦਿਰ ਜਾ। ਇੱਥੇ ਕਹਿੰਦੇ ਉਹ ਪਲਖ ਦੀਪ ਦੇ ਵਿੱਚ ਸੋਨੇ ਦੇ ਮਕਾਨ ਬਣੇ ਆ ਲੋਕਾਂ ਦੇ। ਚੌਪਈ ਜੈ ਗੁਰ ਬੈਸੇ ਨਰ ਬਹੁ ਆਏ। ਇੱਥੇ ਗੁਰੂ ਮਹਾਰਾਜ ਜੀ ਜਾ ਕੇ ਬੈਠੇ, ਉੱਥੇ ਬੇਅੰਤ ਲੋਕ ਆ ਪਹੁੰਚੇ। ਹੱਥ ਜੋੜ ਪੱਗ ਸੀਸ ਨਿਵਾਏ। ਸਾਰੇ ਆਨੇ ਆ ਕੇ ਹੱਥ ਜੋੜ ਕੇ ਸਤਿਗੁਰਾਂ ਨੂੰ ਸਿਰ ਨਵਾਏ ਚੁੱਕਾ। ਅਪਰ ਦੀਪ ਕੋ ਸੰਤ ਸਰੂਪਾ। ਆਪੋ ਵਿੱਚ ਇੱਕ ਦੂਸਰੇ ਨੂੰ ਕਹਿੰਦੇ ਵੀ ਇਹ ਕਿਸੇ ਹੋਰ ਦੀਪ ਦਾ ਸੰਤ ਸਰੂਪ ਆਇਆ ਹੈ। ਅਸ ਲਖ ਆਨ ਭੇਟ ਅਨੂਪਾ। ਇਸ ਤਰ੍ਹਾਂ ਜਾਣ ਕੇ ਅਨੁਪਮੀ ਭੇਟਾਵਾਂ ਲੈ ਲੈ ਕੇ ਚਲੇ ਆਉਂਦੇ। ਮਧੁਰ ਧਰੇ ਫਲ ਰੁਚਰ ਅਗਾਰੀ। ਕਈਆਂ ਨੇ ਬਹੁਤ ਹੀ ਮਿੱਠੇ ਜਿਹੜੇ ਫਲ ਸੁੰਦਰ ਸਤਿਗੁਰੂ ਅੱਗੇ ਲਿਆ ਰੱਖੇ। ਬੈਠੇ ਚੌਂਦਿਸ਼ ਅਚਰਜ ਧਾਰੀ। ਧਾਰ ਕੇ 4 ਚਪੇਰੇ ਹੋ ਕੇ ਘੇਰਾ ਜਾ ਕੱਤ ਕੇ ਬੈਠ ਗਏ ਉਹ ਪਲਖ ਦੀਪ ਦੇ ਲੋਕ। ਸ੍ਰੀ ਪ੍ਰਭ 300 ਬੈਨ ਉਚਾਰੇ। ਦੁਬਾਰਾ ਨੇ ਉਹ ਲੋਕਾਂ ਦੇ ਸਾਥਿਓ ਬਚਨ ਕਹੇ। ਸਭ ਵਿਦ ਹੈ ਆਨੰਦ ਤੁਮਾਰੇ। ਲੋਕੋ ਸਭ ਤਰ੍ਹਾਂ ਕਰਕੇ ਤੁਹਾਨੂੰ ਆਨੰਦੀ ਆਨੰਦ ਸੁਖੀ ਸੁਖ ਹਨ। ਜਿਸ ਪ੍ਰਕਾਰ ਇਸ ਦੀਪ ਮਝਾਰਾ। ਇਸ ਤਰ੍ਹਾਂ ਕਹਿੰਦੇ ਪਲਖ ਦੀਪ ਦੇ ਵਿਚਕਾਰ। ਹਮ ਸੋ ਕਹੋ ਸਰਬ ਵਿਵਹਾਰਾ। ਤੁਹਾਡਾ ਕਹਿੰਦੇ ਇੱਥੇ ਦਾ ਵਿਵਹਾਰ ਹੈ, ਕੰਮ ਕਾਰ ਹੈ, ਉਹ ਸਾਰਾ ਖੋਲ ਕੇ ਸਾਨੂੰ ਦੱਸੋ। ਸੁਖ ਦੁੱਖ ਜੇਤੋ ਹੈ ਤੁਝ ਤਾਈ। ਤੁਹਾਨੂੰ ਕਹਿੰਦੇ ਸੁਖ ਹੈ ਜਾਂ ਦੁੱਖ ਹੈ ਤੁਹਾਡੇ ਤਾਈ। ਸੋ ਸੁਣਾਓ ਹਕੂਰ ਬਿਹਾਈ। ਉਹ ਕਹਿੰਦੇ ਝੂਠ ਬੋਲਣਾ ਛੱਡ ਕੇ ਸਾਰਾ ਖੋਲ ਕੇ ਸੱਚ ਸੱਚ ਸਾਨੂੰ ਦੱਸੋ। ਦੋਹਰਾ ਨਰ ਬੋਲੇ ਤਿਸ ਦੀਪ ਕੇ। ਜਿਹੜੇ ਪਲਖ ਦੀਪ ਦੇ ਲੋਕ ਹੈ ਮਹਾਰਾਜ ਤੋਂ ਸੁਣ ਕੇ ਬੋਲੇ। ਹੈ ਸੁਖ ਸਰਬ ਪ੍ਰਕਾਰ। ਗੁਰੂ ਨਾਨਕ ਸਾਹਿਬ ਸੰਤ ਸਾਨੂੰ ਸਭ ਤਰ੍ਹਾਂ ਕਰਕੇ ਸੁਖ ਹੈਗੇ। ਤ੍ਰੈ ਦੁੱਖ ਹੈ ਸਭ ਹਿੰਨ ਬਿਖੈ। ਪਰ ਫੇਰ ਵੀ ਜਿੰਨੇ ਅਸੀਂ ਮਹਾਰਾਜ ਇੱਥੇ ਬੈਠੇ ਸਾਨੂੰ ਸਾਰਿਆਂ ਨੂੰ 3 ਤਰ੍ਹਾਂ ਦੇ ਦੁੱਖ ਵੀ ਹੈਗੇ। ਸੋ ਹਮ ਕਰ ਹੈ ਉਚਾਰ। ਮਹਾਰਾਜ ਜਿਹੜੇ 3 ਤਰ੍ਹਾਂ ਦੇ ਦੁੱਖ ਸਾਨੂੰ ਸਾਰਿਆਂ ਨੂੰ ਵੀ ਤੁਹਾਨੂੰ ਮਹਾਰਾਜ ਅਸੀਂ ਦੱਸ ਦਿੰਦੇ ਹਾਂ। ਚੌਪਈ ਵੱਡੋ ਆਪ ਤੇ ਜਿਹ ਕੋ ਜਾਣ ਹੈ। ਗੁਰੂ ਨਾਨਕ ਸੰਤ ਜੀ ਆਪ ਤੋਂ ਜਿਸ ਨੂੰ ਅਸੀਂ ਬਹੁਤ ਵੱਡਾ ਮਹਾਨ ਜਾਣਦੇ ਹਾਂ, ਤੇ ਸੋ ਮਨ ਮਹਿ ਮਤ ਸਾਰ ਠਾਨ ਹੈ। ਆਪ ਤੋਂ ਵੱਡਾ ਜਾਣਦੇ ਕੇ ਤੇ ਮਨ ਦੇ ਵਿੱਚ ਬੜੀ ਈਰਖਾ ਕਰਦੇ ਹਾਂ ਵੀ ਇਹ ਸਾਡੇ ਨਾਲੋਂ ਵੱਡਾ ਕਿਉਂ ਹੈ। ਲਗ ਕੋ ਦੇਖ ਗਰਭ ਉਰ ਧਰਹੀ, ਇਸ ਕਰਕੇ ਈਰਖਾ ਦਾ ਦੁੱਖ ਹੈ ਵੀ ਸਾਡੇ ਨਾਲੋਂ ਵੱਡਾ ਕਿਉਂ। ਜਿਹੜਾ ਅਸੀਂ ਕਹਿੰਦੇ ਆਪ ਤੋਂ ਛੋਟਾ ਦੇਖਦੇ ਹਾਂ, ਉਹਨੂੰ ਦੇਖ ਕੇ ਹੰਕਾਰ ਜਾ ਧਾਰਦੇ ਹਾਂ, ਫੜੀਆਂ ਜਿਹਾ ਮਾਰਦੇ ਹਾਂ, ਤੂੰ ਸਾਡੇ ਵਰਗੀ ਤੋਂ ਲੈ। ਜੋ ਸਮ ਹੋਏ ਸਪਰਦਾ ਕਰਹੀ, ਜਿਹੜਾ ਬਰਾਬਰ ਦਾ ਹੋਵੇ ਉਹਦੇ ਨਾਲ ਵੀ ਅਸੀਂ ਕਹਿੰਦੇ ਈਰਖਾ ਜੀ ਕਰਦੇ ਜਾਂ ਉਹਦੀਆਂ ਝੂਲੀਆਂ ਕਰਦੇ ਹਾਂ। ਇਨ ਦੁੱਖ ਤੇ ਹੈ ਨਰ ਦੁੱਖ ਬੰਤੇ, ਤਿੰਨ ਤਰ੍ਹਾਂ ਦੇ ਦੁੱਖਾਂ ਨਾਲ ਅਸੀਂ ਮਹਾਰਾਜ ਜਿਹੜੇ ਸਾਰੇ ਲੋਕ ਬੈਠੇ ਆ ਦੁੱਖ ਵਾਲੇ। ਹਾਂਜੀ, ਔਰ ਸਰਬ ਸੁਖ ਸੁਣ ਹੋ ਬਿਰਤੰਤੇ, ਔਰ ਮਹਾਰਾਜ ਸਭ ਤਰ੍ਹਾਂ ਦੇ ਸੁਖੀ ਸੁਖ ਆਏ ਪ੍ਰਸੰਗ ਸੁਣ ਲੋ ਜੀ। ਸੁਣ ਕਰ ਬੋਲੇ ਕਿਰਪਾ ਨਿਦਾਨਾ, ਗੁਰੂ ਮਹਾਰਾਜ ਲੋਕਾਂ ਤੋਂ ਸੁਣ ਕੇ ਕਿਰਪਾ ਦੇ ਖਜ਼ਾਨਾ ਫਿਰੇ ਓ ਬੋਲੇ ਗੁਰੂ ਨਾਨਕ ਸਾਹਿਬ। ਬਚਨ ਹਮਾਰੇ ਕਰ ਹੋ ਪ੍ਰਮਾਨ, ਕਹਿੰਦੇ ਵੀ ਲੋਕੋ ਜੇ ਸਾਡੇ ਬਚਨ ਕਹੇ ਤੁਸੀਂ ਮੰਨ ਲੋ ਚੰਗੀ ਤਰ੍ਹਾਂ। ਇਹ ਤਿੰਨੋ ਦੁੱਖ ਜਾਏ ਭਲਾਈ, ਇਹਦੇ ਤਿੰਨ ਜਿਹੜੇ ਤੁਹਾਨੂੰ ਤਿੰਨ ਤਰ੍ਹਾਂ ਦੇ ਦੁੱਖ ਹੈ ਤੁਹਾਡੇ ਕੋਲੋਂ ਦੂਰ ਭੱਜ ਜਾਣਗੇ। ਸਦਾ ਆਨੰਦ ਰਹੇ ਤੁਮ ਤਾਈ, ਤੁਹਾਡੇ ਤਾਈ ਹਮੇਸ਼ਾ ਆਨੰਦ ਹੀ ਆਨੰਦ ਬਣਿਆ ਰਹੇਗਾ। ਪੂਜਨ ਲੱਗੇ ਸੇ ਨਰ ਕਰ ਬੰਦੇ, ਉਹ ਜਿਹੜੇ ਮਹਾਰਾਜ ਦੀ ਹਜ਼ੂਰੀ ਵਿੱਚ ਲੋਕ ਬੈਠੇ ਹੱਥ ਜੋੜ ਕੇ ਪੁੱਛਣ ਲੱਗ ਪਏ, ਦੇਹੋ ਸਿੱਖ ਜੀਵ ਸਦਾ ਆਨੰਦੇ, ਇਹੋ ਜੀ ਸਿੱਖਿਆ ਸਾਨੂੰ ਦਿਓ ਜਿਸ ਕਰਕੇ ਸਦਾ ਆਨੰਦ ਖੁਸ਼ੀ ਰਹੀਏ, ਦੁੱਖ ਹੋਵੇ ਨਾ ਕੋਈ। ਦੋਹਰਾ ਸਰਬ ਵਿਖੈ ਇੱਕ ਰਾਮ ਹੈ, ਗੁਰੂ ਮਹਾਰਾਜ ਕਹਿੰਦੇ ਲਓ ਵੀ ਇਉਂ ਜਾਣੋ ਵੀ ਸਾਰਿਆਂ ਦੇ ਵਿੱਚ ਵਿੱਚ ਵਿਆਪਕ ਸਰੂਪ ਹੀ ਹੈ ਪਰਮੇਸ਼ਰ। ਰਾਮ ਬਿਨਾ ਨਹਿ ਕੋਈ, ਵਿਆਪਕ ਸਰੂਪ ਪਰਮੇਸ਼ਰ ਤੋਂ ਬਿਨਾਂ ਤਾਂ ਹੋਰ ਕਿਸੇ ਵਿੱਚ ਕੋਈ ਹੈ ਹੀ ਨਹੀਂ। ਐਸੇ ਜਬ ਉਰਮੈ ਲਖੋ, ਇਸ ਤਰ੍ਹਾਂ ਵੀ ਜਦੋਂ ਤੁਸੀਂ ਆਪੋ ਆਪਣੇ ਹਿਰਦਿਆਂ ਵਿੱਚ ਸਾਰੇ ਜਾਣੋਗੇ, ਦ੍ਵੈਤ ਨ ਕਬਹੂ ਹੋਏ, ਦ੍ਵੈਤ ਭਾਵਨਾ ਕਦੇ ਹੋਵੇ ਦੂਜਾ ਤੁਹਾਨੂੰ ਕੋਈ ਸਮਝ ਸੇਗਾ ਹੀ ਨਹੀਂ। ਚੌਪਈ ਦ੍ਰਿੜ ਮਨ ਮਹਿ ਇਸ ਵਿਦ ਜਬ ਹੋ, ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਪੱਕਾ ਹੋ ਗਿਆ ਨਾ ਵੀ ਪਰਮੇਸ਼ਰ ਤੋਂ ਬਗੈਰ ਕਿਸੇ ਦੇ ਵਿੱਚ ਕੋਈ ਨਹੀਂ ਹੈ। ਤਬ ਪੁੰਨ ਦੁੱਖ ਨ ਵਿਆਪੈ ਕੋ, ਫਿਰ ਤੁਹਾਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਵਿਆਪੇਗਾ। ਸਤ ਨਾਮ ਕੋ ਜਾਪ ਜਪੀਜੈ, ਇਸ ਕਰਕੇ ਵੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਦੀ ਕਿਰਿਆ ਕਰਕੇ ਸਤ ਨਾਮ ਵਾਹਿਗੁਰੂ ਦਾ ਜਾਪ ਜਪਦੇ ਰਹੀਏ। ਸਤਿਗੁਰ ਸਿਮਰ ਤੇ ਹਾਵਲ ਕੀਜੈ, ਸਤਿਗੁਰੂ ਮਹਾਰਾਜ ਨੂੰ ਯਾਦ ਕਰਦੇ ਹੋਏ ਇਸ ਤਰ੍ਹਾਂ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਤਿਆਰ ਕਰ ਲਿਆ ਕਰੋ। ਕਰ ਅਰਦਾਸ ਸਿੱਖਣ ਮੁਖ ਪਾਵਹੁ, ਇਸ ਤਰ੍ਹਾਂ ਅਰਦਾਸ ਕਰਕੇ ਆਪਣੇ ਮੁਖ ਵਿੱਚ ਪਾਇਆ ਕਰੋ, ਛਕਿਆ ਕਰੋ ਪ੍ਰਸ਼ਾਦ। ਤਬ ਦੁਬਦਾ ਉਰ ਸਕਲ ਨਸਾਵਹੁ, ਜਿਹੜੀ ਦੁਚਤਾ ਆਪਣਾ ਹੈ ਹਿਰਦੇ ਵਿੱਚੋਂ ਨਾਸ ਕਰ ਦਿਓ, ਨਾਸ ਹੋ ਜਾਵੇ। ਮ੍ਰਿਦੁਲ ਬਚਨ ਇਸ ਬਿਦ ਸੁਣ ਗੁਰ ਕੇ, ਇਸ ਤਰ੍ਹਾਂ ਦੇ ਜਿਹੜੇ ਕੋਮਲ ਬਚਨ ਹੈ ਨਿਰਮਲ ਵਚਨ, ਕੋਮਲ ਵਚਨ ਇਸ ਤਰ੍ਹਾਂ ਦੇ ਸੁਣ ਕੇ ਸਤਿਗੁਰਾਂ ਤੋਂ, ਭਏ ਸਨਰ ਸਿੱਖ ਸ਼ਰਧਾ ਧਰ ਕੇ, ਜਿੰਨੇ ਉਹ ਪਲਕ ਦੀਪ ਦੇ ਲੋਕ ਸ਼ਰਧਾ ਧਾਰ ਕੇ ਸਤਿਗੁਰੂ ਦੇ ਸਿੱਖ ਬਣ ਗਏ। ਕਿਤਕ ਦਿਵਸ ਤਹਿ ਡੇਰਾ ਰਾਖਿਓ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਲਖ ਨਾਵੇਂ ਦੀਪ ਦੇ ਵਿੱਚ ਕੁਝ ਕੁ ਦਿਨ ਆਪਣਾ ਡੇਰਾ ਕਰੀ ਰੱਖਿਆ, ਆਪਣਾ ਨਿਵਾਸ ਕਰੀ ਰੱਖਿਆ। ਅਗਰਜ ਗਮਨ ਬਹੁਰ ਅਬ ਲਾਖਿਓ, ਉਸ ਤੋਂ ਬਾਅਦ ਮਹਾਰਾਜ ਵੀ ਹੁਣ ਅੱਗੇ ਚਲੇ ਜਾਈਏ, ਇਸ ਤਰ੍ਹਾਂ ਦੀ ਆਪ ਜੀ ਨੇ ਚਾਹਨਾ ਕੀਤੀ ਹੈ। ਦੋ ਲੱਖ ਜੋਜਨ ਦੀਪ ਵਿਸਾਲਾ, ਇਹ ਜਿਹੜਾ ਪਲਖ ਦੀਪ ਹੈ ਇਹਦਾ ਜਿਹੜਾ ਵਿਸਾਲ ਸੀ ਕਹਿੰਦੇ 2 ਲੱਖ ਸੀ, ਜਾਣੀ 8 ਲੱਖ ਕੋ ਹੈ ਸੀ। ਉਲੰਘ ਗਏ ਸਗਰੋ ਤਤਕਾਲਾ, ਗੁਰੂ ਮਹਾਰਾਜ ਆਪਣੀ ਅਧਿਆਤਮਿਕ ਸ਼ਕਤੀ ਦੇ ਨਾਲ ਬੜੀ ਛੇਤੀ ਲੰਘ ਗਏ ਹਨ। ਪਹਰੋ ਆਵਾ ਉਦਦ ਅਗਾਰੀ। ਇਸ ਤਰ੍ਹਾਂ ਚਲਦਿਆਂ ਚਲਦਿਆਂ ਅੱਗੇ ਫੇਰ ਸਮੁੰਦਰ ਆ ਗਿਆ ਹੈ। ਰਸ ਉਖਰ ਕੋ ਜੋ ਅਨਹਾਰੀ। ਕਹਿੰਦੇ ਗੰਨੇ ਦਾ ਰੋਹ ਹੁੰਦਾ, ਗੰਨੇ ਦਾ ਮਿੱਠਾ ਰਸ ਹੁੰਦਾ, ਇਸ ਤਰ੍ਹਾਂ ਦਾ ਸਮੁੰਦਰ ਦਾ ਪਾਣੀ ਮਿੱਠਾ ਹੈ ਗੰਨੇ ਵਰਗਾ। ਦਵੈਲਛ ਜੋਜਨ ਕੇਰ ਪ੍ਰਮਾਣਾ। ਸਮੁੰਦਰ ਦਾ ਜਿਹੜਾ ਅੰਦਾਜ਼ਾ ਮਿਣਤੀ ਹੈ 2 ਲੱਖ ਹੈ, ਜਾਣੀ 8 ਲੱਖ ਕੋ ਹੈ। ਤੇਹ ਪਾਰ ਕੀਨ ਪ੍ਰਭੂ ਪ੍ਰਸਥਾਨਾ। ਉਸ ਗੰਨੇ ਦੇ ਰਸ ਦੇ ਸਮੁੰਦਰ ਦੇ ਉੱਪਰ ਦੀ ਸਤਿਗੁਰੂ ਚਲਣਾ ਕੀਤਾ ਹੈ। ਪਗ ਅੰਗੁਸ਼ਟ ਨਾ ਕਿਹ ਠਾਂ ਭੀਨ। ਕਿਸੇ ਸਥਾਨ ਤੇ ਵੀ ਮਹਾਰਾਜ ਦਾ ਪੈਰ ਦਾ ਜਿਹੜਾ ਅੰਗੂਠਾ ਵੀ ਭਿੱਜਿਆ ਨਹੀਂ। ਚੱਲੇ ਸੁਖ ਸੋ ਹਮ ਭੀ ਤੀਨ। ਭਾਈ ਬਾਲਾ ਜੀ ਕਹਿੰਦੇ ਮੇਰੇ ਸਮੇਤ ਭਾਈ ਪ੍ਰਦਾਸ ਜੀ ਤਿੰਨੇ ਸੁਖ ਆਰਾਮ ਨਾਲ ਹੀ ਚੱਲੇ ਉਹ ਸਮੁੰਦਰ ਦੇ ਉੱਪਰ ਦੇ। ਪਾਰ ਕਰਾਰ ਹੁਤੋ ਜਿਹ ਥਾਏ। ਹਾਂ ਕਹਿੰਦੇ ਜਿੱਥੇ ਪਾਰਲਾ ਕਿਨਾਰਾ ਹੈ ਸੀ ਨਾ ਉਸ ਸਮੁੰਦਰ ਦਾ। ਤਹਿ ਪਹੁੰਚੇ ਜਸ ਪਦ ਜਗ ਸਾਏ। ਹਾਂ ਜਗਤ ਦੇ ਮਾਲਕ ਕਹਿੰਦੇ ਬੜੀ ਛੇਤੀ ਉੱਥੇ ਪਹੁੰਚੇ ਪਾਰਲੇ ਪਾਸੇ। ਸਾਲ ਮਲੀ ਸੋ ਦੀਪ ਸੁਹਾਵਾ। ਆਹ ਜਿਹੜਾ ਦੀਪ ਹੈ ਉਹਦਾ ਨਾਂ ਕਹਿੰਦੇ ਸਾਲ ਮਲੀ ਕਰਕੇ ਸੋਭਨੀਕ ਹੈ ਸੀ। ਸਿਮਲ ਬ੍ਰਿਖ ਨਾਮ ਤੇ ਪਾਵਾ। ਉਸ ਦੀਪ ਦੇ ਵਿੱਚ ਜ਼ਿਆਦਾ ਸਿੰਬਲ ਦੇ ਦਰਖਤ ਹੁੰਦੇ ਸੀ, ਜਿਸ ਕਰਕੇ ਉਸ ਦੀਪ ਨੂੰ ਸਾਲ ਮਲੀ ਦੀਪ ਕਿਹਾ ਜਾਂਦਾ ਹੈ। ਬੈਠੇ ਨਗਰ ਬਿਖੈ ਗੁਰ ਜਾਈ। ਸਾਲ ਮਲੀ ਦੀਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਜਾ ਬੈਠੇ ਹਨ। ਨਰ ਆਏ ਮਿਲ ਬਹੁਤ ਹਿਤਾਈ। ਉੱਥੋਂ ਦੇ ਲੋਕ ਮਿਲ ਮਿਲ ਕੇ ਬਹੁ ਗਿਣਤੀ ਵੀ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਪਹੁੰਚੇ। ਦੋਹਰਾ ਬੰਧਨ ਕਰ ਢਿੱਗ ਬੈਠੀ। ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਸਾਰੇ ਨਗਰ ਦੇ ਲੋਕ ਹਜ਼ੂਰੀ ਵਿੱਚ ਬੈਠੀ ਜਾਂਦੇ। ਪੁਨ ਨਿਜ ਜਾਹੇ ਆਵਾਸ। ਇਸੇ ਤਰ੍ਹਾਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਈ ਜਾ ਰਹੇ। ਆਨ ਦੀਪ ਕੋ ਸੰਤ ਹੈ। ਇੱਕ ਦੂਸਰੇ ਨੂੰ ਜਾ ਕੇ ਨਗਰ ਵਿੱਚ ਦੱਸਦੇ ਹੈ ਵੀ ਕਿਸੇ ਹੋਰ ਦੀਪ ਦੇ ਸਾਧੂ ਸੰਤ ਆਏ। ਸੁਧ ਹੋਈ ਨਿਰਿਪ ਪਾਸ। ਇੱਥੋਂ ਦਾ ਜਿਹੜਾ ਰਾਜਧਾਨੀ ਦਾ ਰਾਜਾ ਸੀ ਉਸਨੂੰ ਵੀ ਖਬਰਸਾਰ ਹੋ ਗਈ ਵੀ ਕਿਸੇ ਹੋਰ ਦੀਪ ਦੇ ਮਹਾਤਮਾ ਸਾਡੇ ਸਾਲਮਲੀ ਦੀ ਵਿੱਚ ਆ ਪਹੁੰਚੇ। ਚੌਪਈ ਉੱਤਮ ਬਹੁਤ ਉਪਾਇਨ ਲਿਆਇਓ। ਇੱਥੋਂ ਦਾ ਜਿਹੜਾ ਰਾਜਾ ਬਹੁਤ ਉੱਤਮ ਭੇਟਾਵਾਂ ਲੈ ਕੇ ਆ ਪਹੁੰਚਾ। ਆਏ ਗੁਰੂ ਭਗ ਸੀਸ ਨਿਵਾਇਓ। ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਇਸਨੇ ਸਿਰ ਨਵਾਇਆ ਝੁਕਾਇਆ। ਬੈਠਿਓ ਜਬ ਪ੍ਰਭ ਬਚਨ ਬਖਾਨਾ। ਜਦੋਂ ਇਹ ਰਾਜਾ ਬੈਠ ਗਿਆ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਇਸ ਨੂੰ। ਲੈ ਜਾਵੋ ਇਹ ਭੇਟ ਰਜਾਨਾ। ਇਹ ਰਾਜੇ ਜਿਹੜੀ ਤੂੰ ਭੇਟਾ ਲੈ ਆਇਆ ਇਸ ਨੂੰ ਵਾਪਸ ਲੈ ਜਾ। ਕਛ ਨਾ ਮਾਰੇ ਆਵੇ ਕਾਜੂ। ਜਿਹੜੀਆਂ ਤੂੰ ਭੇਟਾਂ ਜੀਆਂ ਲਿਆਈਆਂ ਸਾਡੇ ਤਾਂ ਕਿਸੇ ਕੰਮ ਆਉਣੀਆਂ ਨੀ, ਅਸੀਂ ਤਾਂ ਇਹ ਵਰਤਣੀਆਂ ਨਹੀਂ। ਨਾਮ ਨਾ ਜਪੋ ਜਨਮ ਕੋ ਲਾਜੂ। ਕਿਉਂਕਿ ਤੁਸੀਂ ਪਰਮੇਸ਼ਰ ਵਾਹਿਗੁਰੂ ਨਾਮ ਨਹੀਂ ਜਪਦੇ ਹੋ, ਇਸ ਕਰਕੇ ਤੁਹਾਡੇ ਜਨਮ ਨੂੰ ਹੀ ਕਹਿੰਦੇ ਲੱਜਿਆ, ਜਨਮ ਨੂੰ ਹੀ ਧਰਕਾਰ ਹੈ। ਹੱਥ ਜੋਰ ਕਰ ਭੂਪ ਉਚਾਰੈ। ਮਹਾਰਾਜ ਤੋਂ ਸੁਣ ਕੇ ਉੱਥੋਂ ਦਾ ਰਾਜਾ ਹੱਥ ਜੋੜ ਕੇ ਕਹਿਣ ਲੱਗਿਆ ਨਿਜ ਉਪਦੇਸ਼ ਦੇਹੋ ਹਮ ਧਾਰੈ। ਸੰਤੋ ਸਾਨੂੰ ਆਪਣਾ ਉਪਦੇਸ਼ ਦੇਹੋ, ਅਸੀਂ ਆਪਣੇ ਮਨ ਵਿੱਚ ਧਾਰ ਲਵਾਂਗੇ, ਵਸਾ ਲਵਾਂਗੇ। ਤੁਮ ਹੋ ਸੰਤ ਪਰਮੇਸ਼ਵਰ ਰੂਪਾ। ਮਹਾਰਾਜ ਜਿਹੜੇ ਸਾਧੂ ਸੰਤ ਹੋ ਸਾਡੇ ਲਈ ਤਾਂ ਪਰਮੇਸ਼ਵਰ ਰੂਪ ਹੋ। ਸਭ ਤੇ ਮਹਿਮਾ ਅਧਿਕ ਅਨੂਪਾ। ਗੁਰੂ ਨਾਨਕ ਸਾਹਿਬ ਤੁਹਾਡੀ ਜਿਹੜੀ ਮਹਿਮਾ ਹੈ ਸਾਰਿਆਂ ਤੋਂ ਅਨੁਪਮ ਅਨੋਖੀ ਹੈ। ਕੀਨ ਬਿਨੈ ਬਹੁ ਕਹਿ ਵਡਿਆਈ। ਇਸ ਵੇਲੇ ਇਸ ਤਰ੍ਹਾਂ ਰਾਜੇ ਨੇ ਬਹੁਤ ਬੇਨਤੀਆਂ ਕੀਤੀਆਂ, ਬਹੁਤ ਵਡਿਆਈ ਕੀਤੀ ਹੈ। ਤਬ ਸ੍ਰੀ ਨਾਨਕ ਗਿਰਾ ਅਲਾਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਬਚਨ ਬਾਣੀ ਉਹ ਰਾਜੇ ਨੂੰ ਕਿਹਾ। ਦੋਹਰਾ ਸਤ ਨਾਮ ਕੋ ਜਾਪ ਮੁਖ। ਮਹਾਰਾਜ ਕਹਿੰਦੇ ਰਾਜਾ ਮੁਖੋ ਸਤ ਨਾਮ ਵਾਹਿਗੁਰੂ ਦਾ ਜਾਪ ਕਰ ਕਰਕੇ ਸਦਾ ਉਚਾਰ। ਕਰ, ਹਮੇਸ਼ਾ ਕਹਿੰਦੇ ਆਪਣੇ ਮੁਖ ਤੋਂ ਉਚਾਰਨ ਕਰਿਆ ਕਰ, ਪੰਚਾਮ੍ਰਿਤ ਗੁਰ ਕੋ ਕਰਹੋ। ਇਸੇ ਤਰ੍ਹਾਂ ਗੁਰੂ ਦੀ ਪ੍ਰਸੰਨਤਾ ਮਾਲਕ ਨੂੰ ਲੈਣ ਵਾਸਤੇ ਰਲ ਮਿਲ ਕੇ ਕੜਾਹ ਪ੍ਰਸ਼ਾਦ ਤਿਆਰ ਕਰ ਲਿਆ ਕਰ, ਇਤ ਉਤ ਨਿਤ ਸੁਖ ਸਾਰ ਅਰਦਾਸ ਕਰਕੇ ਵਰਤਾਇਆ ਕਰੋ, ਇੱਥੇ ਉੱਥੇ ਹਰ ਪਾਸੇ ਤੁਹਾਨੂੰ ਸੁਖ ਹੀ ਸੁਖ ਫਿਰ ਹੋਵੇਗਾ। ਚੌਪਈ ਮਾਨੇ ਸਤਿਗੁਰ ਕੇ ਬਚ ਜਬ ਹੀ, ਉੱਥੋਂ ਦੇ ਰਾਜਾ ਨੇ ਜਦੋਂ ਗੁਰੂ ਮਹਾਰਾਜ ਦੇ ਬਚਨਾਂ ਨੂੰ ਮੰਨ ਲਿਆ, ਪਾਹੁਲ ਪਗ ਕੀ ਦੀਨੀ ਤਬ ਹੀ, ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਆਪਣੇ ਚਰਨਾਂ ਦੀ ਪਹੁਲੇ ਰਾਜੇ ਨੂੰ ਬਖਸ਼ ਦਿੱਤੀ। ਸਿੱਖ ਭਏ ਬਹੁਤੇ ਨਰ ਆਏ, ਰਾਜੇ ਦੇ ਨਾਲ ਹੋਰ ਜਿਹੜੇ ਉੱਥੋਂ ਦੇ ਲੋਕ ਬਹੁਤੇ ਆ ਕੇ ਸਿੱਖ ਸਜ ਗਏ। ਨਾਮ ਦਾਨ ਇਸ਼ਨਾਨ ਦ੍ਰਿੜਾਏ, ਗੁਰੂ ਮਹਾਰਾਜ ਨੇ ਚਰਨਾਂ ਦੀ ਪਹੁਲ ਦੇ ਕੇ ਸਭ ਨੂੰ ਕਹਿੰਦੇ ਮਰਤ ਵੇਲੇ ਵੀ ਉੱਠ ਕੇ ਨਾਮ ਜਪਣਾ ਹੈ, ਇਸ਼ਨਾਨ ਕਰਨਾ ਹੈ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ ਹੈ, ਤਿੰਨੇ ਕੰਮ ਪੱਕਿਆਂ ਕਰਵਾਏ, ਨਾਮਦਾਨ ਇਸ਼ਨਾਨ ਕਰਨਾ ਹੈ। ਕੇਤਕ ਦਿਨ ਗੁਰ ਤਾਹਾਂ ਗੁਜ਼ਾਰੇ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਸਾਲਮਲੀ ਦੀ ਵਿੱਚ ਰਹਿੰਦਿਆਂ ਕੁਝ ਕੁ ਦਿਨ ਸਤਿਗੁਰੂ ਨੇ ਬਤੀਤ ਕੀਤੇ। ਨ੍ਰਿਪ ਕੇ ਸਦਨ ਰਹੇ ਦੁੱਖ ਟਾਰੇ, ਰਾਜੇ ਦੇ ਘਰ ਦੇ ਵਿੱਚ ਹੀ ਰਹੇ, ਲੋਕਾਂ ਦੇ ਦੁੱਖਾਂ ਨੂੰ ਟਾਲੇ ਆਪ ਜੀ ਨੇ। ਵਿਦਾ ਹੋਏ ਪ੍ਰਭ ਕੀਨ ਪਿਆਨਾ, ਇੱਥੋਂ ਦੇ ਰਾਜੇ ਦੇ ਕੋਲੋਂ ਵਿਦਾ ਹੋ ਕੇ ਗੁਰੂ ਮਹਾਰਾਜ ਨੇ ਅੱਗੇ ਨੂੰ ਚੱਲਣਾ ਕੀਤਾ। ਚਤਰ ਲੱਛ ਜੋਜਨ ਪਰ ਮਨ, ਸਮੁੰਦਰ ਹੈ ਕਹਿੰਦੇ ਉਹਦਾ ਜਿਹੜਾ ਅੰਦਾਜ਼ਾ 4 ਲੱਖ ਜੋਜਨ ਹੈ, ਇਸ ਤਰ੍ਹਾਂ 16 ਘੋਰ ਯਾਨੀ ਲੱਖ ਘੋ ਇਹਦਾ ਵਿਸਥਾਰ ਹੈ। ਦੋਹਰਾ ਸਿੰਧ ਬਾਰਨੀ ਕੋ ਜਹਾਂ, ਜਿੱਥੇ ਕਹਿੰਦੇ ਕਹਿੰਦੇ ਸ਼ਰਾਬ ਲਈ ਸਮੁੰਦਰ ਹੈ, ਬਹੁਤੇ ਸ਼ਰਾਬੀ ਸ਼ਰਾਬ ਪੀਣ ਵਾਲੇ ਲੋਕ ਹੈ। ਦੀਪ ਸਰਸ ਵਿਸਥਾਰ, ਕਹਿੰਦੇ ਦੀਪ ਦਾ ਫਲਾ ਵੀ ਕਹਿੰਦੇ ਨਹੀਂ ਹੈ। ਲੀਨ ਉਡਾਰੀ ਤਹਾਂ ਤੇ, ਉੱਥੋਂ ਦੇ ਲੋਕਾਂ ਤੋਂ ਬਾਅਦ ਨੇ ਉਡਾਰੀ ਲੈ ਲਈ ਹੈ, ਜਿਹੜੇ ਸ਼ਰਾਬੀ ਕਬਾਬੀ ਤਾਂ ਪਰੇ ਨੰਗ ਗਏ, ਗਏ ਉਧਦ ਕੇ ਪਾਰ, ਸਮੁੰਦਰ ਤੋਂ ਪਾਰ ਚਲੇ ਗਏ। ਅੱਗੇ ਚੌਪਈ ਪਹੁੰਚੇ ਦੀਪ ਹੁਤੋ ਕੁਛ ਨਾਮੋ, ਅੱਗੇ ਜਿਹੜੇ ਦੀਪ ਵਿੱਚ ਗਏ ਉਹਦਾ ਨਾਮ ਕਹਿੰਦੇ ਕੁਸ਼ਾ ਕਰਕੇ ਪ੍ਰਸਿੱਧ ਹੈ ਸੀ। ਕੁਸ਼ਾ ਬੂਟ ਤਾਂ ਮੈਂ ਅਬ ਰਾਮੋ, ਕਿਉਂਕਿ ਉਹਦੇ ਦੀਪ ਦੇ ਵਿੱਚ ਜ਼ਿਆਦਾ ਕਹਿੰਦੇ ਦੱਬ ਦੇ ਬੂਟੇ ਜ਼ਿਆਦਾ ਦੱਬ ਜਿਹੜੀ ਉਹ ਪੈਦਾ ਹੁੰਦੀ ਹੈ। ਜਾਂ ਤੇ ਕੁਛ ਤੇ ਨਾਮ ਕਹੀ ਜੈ, ਕਰਕੇ ਉਹਦਾ ਦੀਪ ਦਾ ਨਾਮ ਕੁਸ਼ਾ ਦੀਪ ਕਰਕੇ ਕਿਹਾ ਜਾਂਦਾ। ਭੋਗਤ ਸੁਖ ਜੇ ਜੰਬੂ ਕੀ ਜੈ, ਜਿਹੜੇ ਆ ਜੰਬੂ ਦੇ ਵਿੱਚ ਕੋਈ ਤਰ੍ਹਾਂ ਤਰ੍ਹਾਂ ਦੇ ਪੁਨਰੂਪ ਕਰਮ ਕਰਦੇ, ਉਸ ਦੀ ਵੀ ਜਾ ਕੇ ਲੋਕ ਜਨਮ ਧਾਰ ਕੇ ਸੁਖ ਭੋਗਦੇ। ਬੈਠੇ ਸ੍ਰੀ ਪ੍ਰਭ ਪੁਰ ਮਹਿ ਜਾਏ, ਜਦੋਂ ਗੁਰੂ ਮਹਾਰਾਜ ਜੀ ਕਹਿੰਦੇ ਓ ਕੁਸ਼ਾ ਦੀ ਵੀ ਜਿੱਥੇ ਉਹ ਸ਼ਹਿਰ ਹੈ ਰਾਜਧਾਨੀ, ਉੱਥੇ ਜਾ ਬੈਠੇ। ਨਰ ਸਮੀਪ ਆਏ ਸਮੁਦਾਏ, ਉੱਥੋਂ ਦੇ ਰਾਜਧਾਨੀ ਦੇ ਲੋਕ ਬੇਅੰਤ ਗਿਣਤੀ ਸਤਿਗੁਰੂ ਦੀ ਹਜੂਰੀ ਵਿੱਚ ਹੀ ਆ ਪਹੁੰਚੇ। ਇਸ ਮਾਏ ਦੇਖੇ ਨਰ ਨਾਰੀ, ਹਾਂ ਜਿੰਨੇ ਮਾਈ ਭਾਈ ਦੇਖ ਦੇਖ ਕੇ ਚਰਜੇ ਹੁੰਦੇ, ਬੰਦਾ ਹੈ ਭੇਟਾ ਧਰ ਹੈ ਅਗਾਰੀ, ਮਹਾਰਾਜ ਨੂੰ ਮੱਥਾ ਟੇਕਦੇ ਹੈ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਅੱਗੇ ਰੱਖਦੇ। ਦੋਹਰਾ ਅਪਰ ਦੀਪ ਕੋ ਸੰਤ ਇਹੋ, ਆਪੋ ਵਿੱਚ ਹੀ ਕਹਿੰਦੇ ਜਿਹੜੇ ਵੀ ਸੰਤ ਆਏ ਕਿਸੇ ਹੋਰ ਦੀਪ ਤੋਂ ਆਏ, ਸਿੰਧ ਲੰਘ ਕਰ ਆਏ, ਲੋਕ ਕਹਿੰਦੇ ਕਿੱਡਾ ਵੱਡਾ ਸਮੁੰਦਰ ਸੀ ਉਹ ਤੋਂ ਕਹਿੰਦੇ ਪਾਰ ਲੰਘ ਕੇ ਆ ਗਏ। ਅਚਰਜ ਮਨ ਮਹਿਮਾਨ, ਇਸ ਕਰਕੇ ਆਪੋ ਆਪਣੇ ਮਨਾਂ ਵਿੱਚ ਹੈਰਾਨੀ ਜੀ ਮੰਨ ਕੇ, ਆਨ ਲਗਾ ਸਭ ਪਾਏ, ਔਰ ਜਿਹੜੇ ਲੋਕ ਆ ਕੇ ਮਹਾਰਾਜ ਦੇ ਚਰਨੀ ਲੱਗ ਰਹੇ। ਚੌਪਈ ਕਲਾਵਾਨ ਸਮਰੱਥ ਮੁਕੰਦਾ, ਆਪੋ ਵਿੱਚ ਹੀ ਕਹਿੰਦੇ ਵੀ ਜਿਹੜੇ ਸੰਤ ਮੁਕਤੀ ਦਾਤੇ ਬੜੀਆਂ ਸ਼ਕਤੀਆਂ ਵਾਲੇ ਹੈ, ਸੰਤ ਰੂਪ ਸਭ ਦੁੱਖ ਨਿਕੰਦਾ, ਜਿਹੜੇ ਸੰਤ ਸਰੂਪ ਹੈ ਸਾਰੇ ਦੁੱਖਾਂ ਨੂੰ ਕੱਟਣ ਵਾਲੇ ਹੈ। ਐਸੇ ਜਾਨ ਸੁਣੈ ਉਪਦੇਸ਼ੂ, ਇਸ ਤਰ੍ਹਾਂ ਮਹਾਰਾਜ ਨੂੰ ਜਾਣ ਕੇ ਸਾਰੇ ਲੋਕ ਜਿਹੜਾ ਮਹਾਰਾਜ ਉਪਦੇਸ਼ ਦੇ ਰਹੇ ਉਹਨੂੰ ਧਿਆਨ ਦੇ ਕੇ ਸੁਣ ਰਹੇ। ਕਰ ਦਰਸ਼ਨ ਭੀ ਭਗਤ ਪ੍ਰਵੇਸ਼ੂ, ਮਹਾਰਾਜ ਦੇ ਦਰਸ਼ਨ ਕਰਕੇ ਐਸੀ ਕਲਾ ਵਰਤੀ ਸਾਰਿਆਂ ਦੇ ਹਿਰਦੇ ਵਿੱਚ ਭਗਤੀ ਪ੍ਰਵੇਸ਼ ਹੋ ਗਈ ਹੈ। ਸ੍ਰੀ ਗੁਰ 300 ਬਚਨ ਸੁਣਾਵੈ, ਗੁਰੂ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਬਚਨ ਸੁਣਾਏ, ਸਤ ਨਾਮ ਤੇ ਗਤ ਹੋਏ ਜਾਵੇ, ਸਾਰੇ ਅੰਮ੍ਰਿਤ ਵੇਲੇ ਉੱਤੇ ਇਸ਼ਨਾਨ ਕਰਕੇ ਸਤਨਾਮ ਵਾਹਿਗੁਰੂ ਜਪਿਆ ਕਰੋ, ਤੁਹਾਡੀ ਸਾਰਿਆਂ ਦੀ ਮੁਕਤੀ ਹੋ ਜਾਏ। ਸੰਤਨ ਸੇਵਾ ਉਰ ਮਹਿ ਧਾਰੋ। ਨਾਲਿਓ ਕਿਹਾ ਵੀ ਜੇ ਸਾਧੂ ਸੰਤ ਤੁਹਾਡੇ ਕੋਈ ਘਰ ਆਸਾਨ ਤੇ ਆ ਜਾਏ, ਉਹਦੀ ਸੇਵਾ ਕਰਿਆ ਕਰੋ। ਭੋਗ ਲਾਲਸਾ ਹਿਰਦੈ ਵਿਸਾਰੋ। ਜਿਹੜੀ ਸੰਸਾਰ ਦੇ ਪਦਾਰਥਾਂ ਦੀ ਭੋਗਣ ਦੀ ਇੱਛਾ ਹੈ, ਲਾਲਸਾ ਹਿਰਦੇ ਵਿੱਚੋਂ ਭੁਲਾ ਲਓ। ਖਾਣ ਪੀਣ ਵਿੱਚ ਬਹੁਤਾ ਨਾ ਫਸੇ ਰਹੋ। ਪੂਰਬ ਪੁੰਨ ਬਾਦ ਨਹਿ ਖੋਵਹੁ। ਮਹਾਰਾਜ ਕਹਿੰਦੇ ਜਿਹੜੇ ਪਹਿਲਾਂ ਜਨਮਾਂ ਵਿੱਚ ਤੁਸੀਂ ਪੁੰਨ ਕੀਤੇ, ਉਹਨਾਂ ਨੂੰ ਇਹ ਮਾੜੇ ਪਾਸੇ ਲਾ ਕੇ ਐਵੇਂ ਨਾ ਗਵਾਓ। ਪਰਮ ਪਦੰ ਅਧਿਕਾਰੀ ਹੋਵਹੁ। ਪਰਮੇਸ਼ਰ ਦਾ ਨਾਮ ਜਪ ਕੇ ਸਭ ਤੋਂ ਉੱਚੇ ਅਹੁਦੇ ਤੇ ਜਾਣ ਦੇ ਹੱਕਦਾਰ ਬਣ ਜਾਓ। ਸ਼ੁੱਧ ਆਤਮੇ ਨਾਮ ਜਪੀਜੈ। ਮਹਾਰਾਜ ਕਹਿੰਦੇ ਵੀ ਮਨ ਨੂੰ ਸ਼ੁੱਧ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਕਰੀਏ। ਮਨ ਵਿਕਾਰ ਸਭ ਨਾਸ਼ ਕਰੀ ਜੈ। ਇਸਰਾ ਨਾਮ ਜਪ ਕੇ ਮਨ ਦੇ ਜਿੰਨੇ ਭੈੜੇ ਵਿਕਾਰ ਉਹਨਾਂ ਨੂੰ ਖਤਮ ਕਰ ਲਈਏ। ਦੋਹਰਾ ਸੁਣ ਸੁਣ ਗੁਰ ਤੇ ਸਿਮਰਨ ਲੱਗੇ। ਗੁਰੂ ਮਹਾਰਾਜ ਤੋਂ ਉਪਦੇਸ਼ ਸੁਣ ਕੇ ਇੱਥੋਂ ਦੇ ਲੋਕ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਲੱਗ ਪਏ। ਸ਼ੁੱਧ ਆਤਮਾ ਨਾਮ ਹੈ, ਸ਼ੁੱਧ ਮਨ ਦੇ ਨਾਲ ਨਾਮ ਜਪ ਰਹੇ। ਦਰਸ਼ਨ ਕਰ ਨਿਰਮਲ ਭਏ। ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਕਲਾ ਐਸੀ ਵਰਤੀ ਹੈ, ਸਾਰਿਆਂ ਦੇ ਮਨ ਅਤੇ ਹਿਰਦੇ ਨਿਰਮਲ ਹੋ ਗਏ। ਭਿੱਗੇ ਭਗਤ ਅਬਰਾਮ। ਸਾਰੇ ਜਿਹੜੀ ਪ੍ਰੇਮਾ ਭਗਤੀ ਉਹਦੇ ਵਿੱਚ ਭਿੱਜ ਕੇ ਲੀਨ ਹੋ ਗਏ ਹਨ। ਚੌਪਈ ਸੇਵਕ ਭਏ ਬਹੁਤ ਨਰ ਆਏ। ਉਹ ਜਿਹੜੇ ਕੁਸਾ ਦੀਪ ਦੇ ਲੋਕ ਹੈ, ਬਹੁਤੇ ਆ ਕੇ ਮਹਾਰਾਜ ਦੇ ਇਸ ਤਰ੍ਹਾਂ ਆ ਕੇ ਕਹਿੰਦੇ ਸਿੱਖ ਬਣ ਗਏ। ਪਾਹੁਲ ਪਗ ਲੇਵਹਿ ਸੁਖ ਪਾਏ। ਮਹਾਰਾਜ ਦੇ ਚਰਨਾਂ ਦੀ ਪਹੁ ਲੈ ਰਹੇ ਹੈ ਤੇ ਉਪਦੇਸ਼ ਲੈ ਕੇ ਸੁਖ ਪਾ ਰਹੇ। ਨਾਮ ਜਪਾਏ ਭਗਤ ਪ੍ਰਗਟਾਈ। ਗੁਰੂ ਮਹਾਰਾਜ ਨੇ ਸਭ ਨੂੰ ਨਾਮ ਜਪਾਇਆ, ਪ੍ਰੇਮ ਨਾਲ ਭਗਤੀ ਕਰਨੀ ਉਹ ਦ੍ਰਿੜ ਕਰਵਾਈ। ਚੱਲੇ ਤਹਾਂ ਤੇ ਲੀਨ ਵਿਦਾਈ। ਗੁਰੂ ਮਹਾਰਾਜ ਇੱਥੋਂ ਦੇ ਲੋਕਾਂ ਤੋਂ ਵਿਦਾਇਕੀ ਲੈ ਕੇ ਅੱਗੇ ਨੂੰ ਚੱਲ ਪਏ। ਅਸ਼ਟ ਲੱਖ ਯੋਜਨ ਪਰ ਮਾਨਾ। ਇਸ ਦਾ ਅੰਦਾਜ਼ਾ ਕਹਿੰਦੇ 8 ਲੱਖ ਯੋਜਨ ਹੈ ਸੀ, 3200 ਲੱਖ ਵਿਸਤਾਰ ਹੈ ਸੀ। ਉਲੰਘ ਗਏ ਸਭ ਮਾਇਆ ਨਿਧਾਨਾ। ਇਸ ਤਰ੍ਹਾਂ ਕਿਰਪਾ ਦੇ ਮਿਹਰ ਦੇ ਖਜ਼ਾਨੇ ਇਸ ਤੋਂ ਅੱਗੇ ਲੰਘ ਗਏ। ਆਵਾ ਸਾਗਰ ਕ੍ਰਿਤ ਅਗਾਰੇ। ਕਹਿੰਦੇ ਜਿਹੜਾ ਘਿਓ ਦਾ ਸਮੁੰਦਰ ਆ ਪਹੁੰਚਾ ਹੈ। ਦੀਪ ਸਮਾਨ ਤਾਹ ਵਿਸਤਾਰੇ। ਇਸ ਦਾ ਜਿਹੜਾ ਕਹਿੰਦੇ ਜਿਹੜਾ ਵਿਸਤਾਰ ਹੈ ਉਹ ਦੀਪ ਦੇ ਸਮਾਨ ਹੀ ਹੈ। ਤੇਹ ਪਾਰ ਗਮਨੇ ਦੀਨ ਦਇਆਲ। ਘਿਓ ਦਾ ਜਿਹੜਾ ਸਮੁੰਦਰ ਇਹਦੇ ਉੱਪਰ ਗੁਰੂ ਮਹਾਰਾਜ ਜੀ ਚੱਲ ਪਏ ਜੋ ਗਰੀਬਾਂ ਤੇ ਦਿਆਲਤਾ ਕਰਨ ਵਾਲੇ। ਸਗਰੋ ਉਲੰਘ ਗਏ ਤਤਕਾਲਾ। ਛੇਤੀ ਆਪ ਸ਼ਕਤੀ ਨਾਲ ਲੰਘ ਗਏ ਹਨ। ਜਾਵਤ ਨਗਰ ਬਿਲੋਕਤ ਏਕੂ। ਜਾਂਦਿਆਂ ਜਦਿਆਂ ਗੁਰੂ ਮਹਾਰਾਜ ਜੀ ਨੇ ਇੱਕ ਨਗਰ ਤੱਕਿਆ ਹੈ। ਤੇ ਮੈਂ ਬੈਠਿਓ ਜਲਦ ਵਿਪੇਕੂ। ਉਸ ਨਗਰ ਦੇ ਵਿੱਚ ਗਿਆਨ ਦੇ ਸਮੁੰਦਰ ਸਤਿਗੁਰੂ ਜਾ ਬੈਠੇ। ਦੋਹਰਾ ਕਰੌਚ ਨਾਮ ਤੇਹ ਦੀਪ ਕੋ। ਉਸ ਦੀਪ ਦਾ ਨਾਮ ਕਹਿੰਦੇ ਕਰੌਚ ਕਰਕੇ ਪ੍ਰਸਿੱਧ ਸੀ। ਨਰ ਸੁੰਦਰ ਸਮੁਦਾਇ। ਉਸ ਦੀਪ ਦੇ ਜਿਹੜੇ ਲੋਕ ਬਹੁਤ ਸੋਹਣੇ ਸੁੰਦਰ ਸੁਨੱਖੇ ਸਨ। ਸੁਖ ਬਿਲਾਸ ਭੋਗਹਿ ਕਨੋ। ਜਿਹੜੇ ਸੁਖ ਦੇ ਬਿਲਾਸ ਆਨੰਦ ਹੈ ਬਹੁਤੇ ਭੋਗਦੇ ਸੀ। ਰਹੇ ਵਿਸ਼ੇ ਲਪਟਾ। ਕਹਿੰਦੇ ਵਿਸ਼ਿਆਂ ਵਿਕਾਰਾਂ ਵਿੱਚ ਹੀ ਲਪਟ ਰਹੇ ਸੀ। ਚੌਪਈ ਸ੍ਰੀ ਗੁਰ ਕੋ ਜਬ ਹੀ ਨਰ ਦੇਖਾ। ਜਦੋਂ ਕਹਿੰਦੇ ਉਸ ਨਗਰ ਦੇ ਲੋਕਾਂ ਨੇ ਸਤਿਗੁਰੂ ਨੂੰ ਆਇਆ ਤੱਕਿਆ ਹੈ। ਢਿੱਗ ਆਏ ਧਰ ਭਾਉ ਵਿਸੇਖਾ। ਬਹੁਤਾ ਪ੍ਰੇਮ ਧਾਰ ਕੇ ਸਤਿਗੁਰੂ ਦੇ ਹਜ਼ੂਰੀ ਵਿੱਚ ਆ ਪਹੁੰਚੇ। ਬੰਦਨ ਕਰ ਹੀ ਬੈਠ ਸਮੀਪਾ। ਮਹਾਰਾਜ ਦੇ ਕੋਲ ਬੈਠ ਬੈਠ ਮੱਥੇ ਟੇਕ ਕੇ ਹਜ਼ੂਰੀ ਵਿੱਚ ਬੈਠ ਰਹੇ। ਪੁਨਕਾ ਸੁਧ ਆਇਓ ਅਵਨੀਪਾ। ਸੁਨਕਾ ਸੁਧ ਆਇਓ ਅਵਨੀਪਾ। ਇੱਥੋਂ ਦਾ ਜਿਹੜਾ ਰਾਜਾ ਸੀ ਵੀ ਮਹਾਰਾਜ ਆਏ ਸਾਡੇ ਨਗਰ ਵਿੱਚ, ਇਹ ਵੀ ਆਇਆ ਹੈ। ਧਰ ਕੇ ਸ਼ਰਧਾ ਦਰਸ਼ਨ ਕਰਹੀ। ਇਸ ਰਾਜੇ ਨੇ ਵੀ ਸ਼ਰਧਾ ਧਾਰ ਕੇ ਸਤਿਗੁਰੂ ਦੇ ਦਰਸ਼ਨ ਕੀਤੇ। ਅਤ ਮਹਿਮਾ ਕੇ ਬਚਨ ਉਚਰਹੀ। ਗੁਰੂ ਮਹਾਰਾਜ ਦੇ ਮਹਾਨ ਮਹਿਮਾ ਦੇ ਬਚਨ ਕਹਿ ਰਿਹਾ ਹੈ। ਦਿਨੇ ਹੇਤ ਸਮਤ ਤਿੰਨ ਤਾਈ। ਗੁਰੂ ਮਹਾਰਾਜ ਜੀ ਨੇ ਉੱਥੋਂ ਦੇ ਲੋਕਾਂ ਨੂੰ ਰਾਜੇ ਫਿਰ ਚੰਗੀ ਅਕਲ ਮਤ ਦੇਣ ਵਾਸਤੇ ਮ੍ਰਿਦੁਲ ਬਚਨ ਬੋਲੇ ਜਗ ਸਾਈ। ਜਗ ਦੇ ਮਾਲਕ ਬਹੁਤ ਕੂਲੇ ਨਰਮ ਬਚਨ ਬੋਲੇ। ਬਲੀ ਕਾਲ ਭਗਵਾਨ ਅਪਾਰਾ, ਕਹਿੰਦੇ ਵੀ ਜਿਹੜਾ ਕਾਲ ਭਗਵਾਨ ਬੜਾ ਤਕੜਾ ਬਲੀ ਹੈ, ਬੜਾ ਤਾਕਤਵਰ ਹੈ। ਭਖਤ ਹੈ ਸਗਰੋ ਸੰਸਾਰ, ਇੰਨਾ ਬਲੀ ਹੈ ਕਹਿੰਦੇ ਸਾਰੇ ਸੰਸਾਰ ਨੂੰ ਉਹ ਖਾ ਜਾਂਦਾ, ਹੜੱਪ ਕਰ ਜਾਂਦਾ ਕਾਲ ਭਗਵਾਨ। ਸੁਰ ਬ੍ਰਹਮਾਦਿਕ ਤੇ ਹੈ ਜੇਤੇ, ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿਕ ਤੋਂ ਲੈ ਕੇ ਜਿੰਨੇ 33 ਕਰੋੜ ਦੇਵਤੇ ਹੈਗੇ ਹੈ। ਪੰਨਗ ਮਾਨਵ ਦਾਨਵ ਕੇਤੇ, ਜਿੰਨੇ ਸ਼ੇਸ਼ ਨਾਗ ਬਾਸ਼ਕ ਨਾਗ ਤਕਸ਼ ਨਾਗ ਸੱਪ ਆਦਿਕ ਮਨੁੱਖ ਦਨੂ ਹੈ। ਅਪਰ ਸਮਰੱਥ ਸਰਬ ਵਿਦ ਜੋ, ਇਹ ਵੀ ਲੋਕ ਹੋਰ ਜਿਹੜੇ ਸਭ ਤਰ੍ਹਾਂ ਕੜੇ ਬੜੇ ਤਾਕਤਵਰ ਹਨ। ਤਿਹ ਕੇ ਆਗੇ ਛੁਟੈ ਨਕੋ, ਜਿਹੜਾ ਕਾਲ ਭਗਵਾਨ ਐਸਾ ਬਲੀ ਉਹਦੇ ਅੱਗੇ ਜਦੋਂ ਕੋਈ ਆ ਜਾਂਦੇ ਕੋਈ ਨੀ ਛੁੱਟ ਸਕਦਾ। ਜਿਉਂ ਦਾਨ ਕੋ ਚਾਬਤ ਚਾਕੀ, ਇਸ ਤਰ੍ਹਾਂ ਕਹਿੰਦੇ ਜਿਹੜੀ ਚੱਕੀ ਆ ਦਾਣਿਆਂ ਨੂੰ ਪੀ ਸੁੱਟਦੀ ਹੈ ਨਾ, ਤਿਉਂ ਨਾ ਬਚੈ ਕੋ ਅਗਾਰੀ ਬਾਕੀ। ਇਸੇ ਤਰ੍ਹਾਂ ਜਿਹੜਾ ਕਾਲ ਹੈ ਉਹਦੇ ਅੱਗੇ ਵੀ ਕੋਈ ਬਚ ਨੀ ਸਕਦਾ, ਉਹ ਵੀ ਸਭ ਨੂੰ ਪੀ ਦਿੰਦਾ ਹੈ। ਭੈ ਕਰ ਸ਼ਰਨ ਗਹੋ ਤੁਮ ਤਾਂ ਕੀ, ਇਸ ਕਰਕੇ ਵੀ ਲੋਕੋ ਭੈ ਧਾਰ ਕੇ ਤੁਸੀਂ ਉਹਦੀ ਸ਼ਰਨ ਗ੍ਰਹਿਣ ਕਰ ਲਓ। ਸਮਤਾ ਕਰ ਨਾ ਸਕੈ ਕੋ ਜਾ ਕੀ, ਜੇ ਜੀ ਕਹਿੰਦੇ ਕੋਈ ਬਰਾਬਰੀ ਨੀ ਕਰ ਸਕਦਾ ਹੈ। ਜਿਉਂ ਕੀਲੀ ਢਿੱਗ ਰਹੇ ਜੋ ਦਾਨ, ਉਹ ਹੈ ਪਰਮੇਸ਼ਰ ਕਹਿੰਦੇ ਬਲੀ, ਜਿਵੇਂ ਜਿਹੜਾ ਚੱਕੀ ਦੇ ਨਾਲ ਜਿਹੜੀ ਕੀਲੀ ਜੀ ਹੁੰਦੀ ਵਿਚਾਲੇ, ਉਹਦੇ ਕੋਲ ਕਹਿੰਦੇ ਦਾਣਾ ਰਹਿੰਦਾ ਹੈ। ਉਬਰਹ ਸੋ ਉਰਲੇ ਹੋ ਪਛਾਨੋ, ਉਹ ਦਾਣਾ ਕਹਿੰਦੇ ਪਿਸਨੋ ਬਚਿਆ ਰਹਿੰਦਾ। ਇਸ ਤਰ੍ਹਾਂ ਵੀ ਜਿਹੜਾ ਪਰਮੇਸ਼ਰ ਹੈ ਉਹ ਕੀਲੀ ਵਾਂਗ ਹੈ, ਜਿਹੜਾ ਉਹਦੇ ਕੋਲ ਰਹਿੰਦਾ ਹੈ ਉਹ ਬਚਿਆ ਰਹਿੰਦਾ ਕਾਲ ਤੋਂ। ਤਿਉਂ ਤੁਮ ਨਾਮ ਜਪ ਹੋ ਗਏ ਜਬ ਹੀ, ਇਸੇ ਤਰ੍ਹਾਂ ਜਿਸ ਵੇਲੇ ਤੁਸੀਂ ਪਰਮੇਸ਼ਰ ਦਾ ਨਾਮ ਰਲ ਮਿਲ ਕੇ ਜਪੋਗੇ, ਜਨਮ ਮਰਨ ਤੇ ਛੁੱਟ ਹੋ ਤਬ ਹੀ, ਕਹਿੰਦੇ ਜੰਮਣ ਮਰਨ ਦੇ ਦੁੱਖਾਂ ਤੁਸੀਂ ਛੁੱਟ ਜਾਓਗੇ। ਉੱਜੈ ਬਿਖੈ ਬਿਲਾਸ ਨਿਰਾਸੇ, ਜਿਹੜੇ ਵਿਸ਼ਿਆਂ ਦੇ ਆਨੰਦ ਨਾਲ ਤੂੰ ਉਪਰਾਮ ਹੋ ਜਾਈਏ। ਜਪ ਹੋ ਨਾਮ ਸਤਿਗੁਰ ਭਰ ਵਾਸੇ, ਸਤਿਗੁਰੂ ਤੇ ਭਰੋਸਾ ਧਾਰ ਕੇ ਸਤਨਾਮ ਵਾਹਿਗੁਰੂ ਜਪੋ ਬਈ। ਇਸ ਪ੍ਰਕਾਰ ਤਿੰਨ ਦੇ ਉਪਦੇਸ਼ਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਉਪਦੇਸ਼ ਦੇ ਕੇ, ਕੇਤਿਕ ਦਿਵਸ ਬਸੇ ਜਗਤੇਸ਼ਾ, ਜਗ ਦੇ ਮਾਲਕ ਕੁਝ ਕੁ ਦਿਨ ਉੱਥੇ ਹੋਰ ਵਸੇ, ਸਤ ਸੰਗਤ ਕੀ ਰੀਤ ਚਲਾਈ, ਇੱਥੇ ਮਹਾਰਾਜ ਨੇ ਰਹਿੰਦਿਆਂ ਹੋਇਆਂ ਸੰਗਤ ਪੰਗ ਦੀ ਮਰਜਾਲਾ ਚਲਾ ਦਿੱਤੀ। ਭਾਉ ਭਗਤ ਨੀਕੇ ਪ੍ਰਗਟਾਈ, ਪ੍ਰੇਮ ਨਾਲ ਭਗਤੀ ਕਰਨੀ ਹੈ ਚੰਗੀ ਤਰ੍ਹਾਂ ਪ੍ਰਗਟ ਕੀਤੀ। ਵਿਦਾ ਹੋਏ ਬਾਹਰੋਂ ਪ੍ਰਸਥਾਨੇ, ਫਿਰ ਇੱਥੋਂ ਦੇ ਲੋਕਾਂ ਤੋਂ ਵੀ ਮਾਰਾ ਵਿਦਾ ਹੋ ਕੇ ਚੱਲ ਪਏ। ਖੋੜਸ ਯੋਜਨ ਤਾਹੇ ਪ੍ਰਮਾਨੇ, ਉਸਦਾ ਕਹਿੰਦੇ ਅੰਦਾਜ਼ਾ ਕਹਿੰਦੇ 16 ਯੋਜਨ ਸੀ, ਜਾਣੀ 64 ਲੱਖ ਕੋ ਉਹਦਾ ਵਿਸਥਾਰ ਹੈ ਸੀ। ਸਗਰੋਂ ਛੋੜ ਗਏ ਗੁਰ ਜਬ ਹੀ, ਸਾਰਾ ਜਿਹੜਾ ਕਹਿੰਦੇ ਸਥਾਨ ਇਹਨੂੰ ਛੱਡ ਗਏ ਹਨ। ਸਿੰਧ ਦੁੱਧ ਕੋ ਆਇਓ ਤਬ ਹੀ, ਉਹਨੂੰ ਕਹਿੰਦੇ ਅੱਗੇ ਜਿਹੜਾ ਦੁੱਧ ਦਾ ਸਮੁੰਦਰ ਆ ਪਹੁੰਚਿਆ ਹੈ। ਦੀਪ ਸਮਾਨ ਹੁਤੋ ਬਿਸਥਾਰਾ, ਇਹ ਕਹਿੰਦੇ ਦੀਪ ਹੈ ਉਸੇ ਦੇ ਬਰਾਬਰ ਇਹਦਾ ਕਹਿੰਦੇ ਫੈਲਾ ਸੀ। ਤੇਹ ਪਾਰ ਗਮਨੇ ਪ੍ਰਭੂ ਉਦਾਰਾ, ਇਹ ਉੱਪਰ ਵੀ ਮਾਰਾ ਦੁੱਧ ਦੇ ਸਮੁੰਦਰ ਉੱਪਰ ਦੀ ਵੀ ਚੱਲੇ ਜਾਣੀਏ, ਜਿਹੜਾ 64 ਲੱਖ ਕੋਹ ਜਿਹੜਾ ਹੈ ਨਾ, ਜੋ ਇੰਨਾ ਫਲਾ ਦਾ ਸਮੁੰਦਰ ਇਹਦੇ ਉੱਪਰ ਦੀ ਚੱਲ ਗਏ ਆਪ ਜੀ। ਤੂਰਨ ਪਹੁੰਚੇ ਪਾਰ ਕਰਾਰੇ, ਪਾਰਲੇ ਕਿਨਾਰੇ ਬੜੀ ਛੇਤੀ ਜਾ ਪਹੁੰਚੇ ਹਨ। ਗਏ ਅਗਾਰੇ ਦੀਪ ਮਝਾਰੇ, ਅਗਲਾ ਜਿਹੜਾ ਦੀਪ ਉਹਦੇ ਵਿੱਚ ਚਲੇ ਗਏ। ਦੋਹਰਾ ਬਹਿਤ ਦੁੱਧ ਕੀ ਨਦੀ ਬਹੁ, ਉਸ ਦੀਦ ਵਿੱਚ ਬੜੀਆਂ ਕਹਿੰਦੇ ਦੁੱਧ ਦੀਆਂ ਨਦੀਆਂ ਚੱਲ ਰਹੀਆਂ। ਮਿਸ਼ਰੀ ਕੇ ਗਿਰ ਭੂਰ, ਬੜੇ ਬੜੇ ਪਹਾੜ ਹੈ ਸਾਰੇ ਕਹਿੰਦੇ ਮਿਸ਼ਰੀ ਦੇ ਹੀ ਹੈ। ਜਹ ਸੁੰਦਰ ਨਾਰੀ ਅਧਿਕ, ਇੱਥੋਂ ਦੇ ਜਿਹੜੇ ਮਾਈ ਭਾਈ ਬੜੇ ਸੋਹਣੇ ਸੁਨੱਖੇ। ਜਿਉਂ ਅਪਸਰ ਤਨ ਰੂਰ, ਇਸ ਤਰ੍ਹਾਂ ਦੇਵਤਿਆਂ ਦੀਆਂ ਪਛਰਾਂ ਦੇ ਸਰੀਰ ਹੁੰਦੇ, ਇਸ ਤਰ੍ਹਾਂ ਦੇ ਹੈ ਸਾਰੇ ਹੀ। ਚੌਪਈ ਜਿਸਪੁਰ ਮਹਿ ਹੋ ਤੋ ਅਵਨੀਪਾ, ਜਿਸ ਸ਼ਹਿਰ ਦੇ ਵਿੱਚ ਰਾਜਾ ਰਹਿ ਰਿਹਾ ਸੀ। ਬੈਠੇ ਤਹਿ ਬੇਦੀ ਕੁਲ ਦੀਪਾ, ਸ਼ਹਿਰ ਤੋਂ ਬਾਹਰ ਬਾਰ ਹੋ ਕੇ ਮਹਾਰਾਜ ਬੇਦੀਆਂ ਦੇ ਕੁਲ ਦੇ ਪ੍ਰਕਾਸ਼ਕ ਬੈਠ ਗਏ। ਨਾਮ ਦੀਪ ਕੋ ਸਾਖ ਬਤਾਇਓ। ਮਰਦਾਨੇ ਨੇ ਪੁੱਛਿਆ ਮਹਾਰਾਜ ਦੀਪ ਦਾ ਨਾਂ ਕੀ ਹੈ? ਮਹਾਰਾਜ ਕਹਿੰਦੇ ਇਹਦਾ ਨਾਂ ਸਾਖ ਦੀਪ ਹੈ। ਭੋਗਹਿ ਸੁਖ ਵਿਸਾਲ ਮਨ ਪਾਇਓ। ਜਿਵੇਂ ਮਨ ਨੂੰ ਪਾਉਂਦਾ ਬਹੁਤੇ ਸੁਖ ਭੋਗ ਰਹੇ ਆ ਲੋਕ। ਗੁਰ ਅਵ ਲੋਕੇ ਜਬ ਨਰ ਨਾਰੀ। ਜਦੋਂ ਗੁਰੂ ਮਹਾਰਾਜ ਨੂੰ ਆਇਆ ਦੇਖਿਆ ਇਸਤਰੀ ਪੁਰਸ਼ਾਂ ਨੇ। ਕਲਾਵਾਨ ਜਾਣੇ ਤਬ ਭਾਰੀ। ਜਦੋਂ ਜਾਣਿਆ ਵੀ ਇਹ ਕੋ ਬਹੁਤ ਸ਼ਕਤੀਆਂ ਵਾਲੇ ਆ ਪਹੁੰਚੇ। ਆਨ ਉਪਾਇਨ ਧਰੈ ਅਗਾਰੀ। ਉਥੋਂ ਦੇ ਲੋਕ ਆ ਕੇ ਮਹਾਰਾਜ ਦੇ ਅੱਗੇ ਭੇਟਾਂ ਵਾਂ ਰੱਖੀ ਜਾ ਰਹੇ। ਬੰਦਹਿ ਚਰਨ ਕਮਲ ਸੁਖਕਾਰੀ। ਜੋ ਸੁਖਵਾਨ ਦੇਣ ਵਾਲੇ ਬਖਸ਼ਣ ਵਾਲੇ ਚਰਨ ਕਮਲ ਉਹਨਾਂ ਤੇ ਮੱਥੇ ਟੇਕ ਰਹੇ। ਬਚਨ ਸੁਣਨ ਕੀ ਲਾਲਸ ਕਰਕੇ। ਮਹਾਰਾਜ ਦੇ ਵੀ ਬਚਨ ਸੁਣੀਏ ਇਸ ਤਰ੍ਹਾਂ ਦੀ ਇੱਛਾ ਖਾਸ਼ ਰੱਖ ਕੇ। ਬੈਠੇ ਨਿਕਟ ਭਾਉ ਉਰ ਧਰ ਕੇ। ਧਰ ਦੇ ਵਿੱਚ ਪ੍ਰੇਮ ਧਾਰ ਕੇ ਨੇੜੇ ਜੇ ਹੋ ਕੇ ਬੈਠ ਕੇ ਸਾਰੇ। ਤਿੰਨ ਸੋ ਬੋਲੇ ਗਿਰਾ ਗੁਸਾਈ। ਉਹਨਾਂ ਲੋਕਾਂ ਦੇ ਸਾਰ ਸਤਿਗੁਰੂ ਇਉਂ ਬਚਨ ਬਾਣੀ ਬੋਲੇ। ਜਪ ਹੋ ਨਾਮ ਹੋਏ ਅੰਤ ਸਿਖਾਈ। ਵਾਹਿਗੁਰੂ ਨਾਮ ਜਪਿਆ ਕਰੋ ਅੰਤ ਦੇ ਸਮੇਂ ਤੁਹਾਡੀ ਉਹ ਸਹਾਇਤਾ ਕਰੇਗਾ। ਜਿਹ ਕੀ ਚੇਤਨ ਸੱਤਾ ਐਸੇ। ਜਿਸ ਪਰਮੇਸ਼ਰ ਦੀ ਜਿਹੜੀ ਸੱਤਾ ਹੈ ਚੇਤਨ ਸੱਤਾ ਹੈ ਉਸਦੇ ਐਸੇ ਹੀ। ਹਾਰ ਪਰੇ ਸਭ ਲਖ ਹੈ ਨ ਕੈਸੇ। ਕਹਿੰਦੇ ਉਸ ਚੇਤਨ ਨੂੰ ਜਾਣ ਨਹੀਂ ਸਕਿਆ ਸਾਰੇ ਕਹਿੰਦੇ ਹਾਰ ਹੰਭ ਪਏ। ਸੂਸ਼ਮ ਅਤਸ਼ ਅਤਸ਼ ਗੁਪਤ ਮਹਾਨੇ। ਜਿਹੜਾ ਪਰਮੇਸ਼ਰ ਉਹ ਵੀ ਉਹਦੀ ਚੇਤਨ ਸੱਤਾ ਵੀ ਬਹੁਤ ਸੂਖਮ ਤੋਂ ਸਿਵ ਤੋਂ ਬਹੁਤ ਗੁਪਤ ਤੋਂ ਗੁਪਤ ਵੀ ਹੈ। ਮੁਨ ਜਨ ਸਭ ਹੈ ਬੇਅੰਤ ਬਖਾਨੇ। ਇਸ ਪਰਮੇਸ਼ਰ ਨੂੰ ਜਿਹਦੀ ਸੱਤਾ ਨੂੰ ਮੁਨੀ ਜਨ ਸਾਰੇ ਬੇਅੰਤ ਬੇਅੰਤ ਕਰਕੇ ਕਥਨ ਕਰਦੇ। ਜਿਹ ਸਮਾਨ ਪੁਨ ਪ੍ਰਗਟ ਨ ਕੋ। ਇਸ ਪਰਮੇਸ਼ਰ ਦੇ ਸਮਾਨ ਕਹਿੰਦੇ ਕੋਈ ਪ੍ਰਗਟ ਨੀ ਹੈਗਾ। ਰੂਪ ਅਚਰਜ ਜਾਨੀਏ ਸੋ। ਉਸ ਪਰਮੇਸ਼ਰ ਦਾ ਸਰੂਪ ਜਿਹੜਾ ਅਚਰਜੀ ਸਮਝ ਲਈ। ਜਿਸ ਬਿਨ ਸਰਬ ਰਖੀਕ ਜੇ ਆਹੀ। ਜਿਸ ਪਰਮੇਸ਼ਰ ਦੀ ਸੱਤਾ ਤੋਂ ਬਗੈਰ ਜਿਹੜੀਆਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਸਾਰੀਆਂ ਹੈਗੀਆਂ। ਕਿਰਿਆ ਏਕ ਕਰ ਸਕਹੀ ਨਾਹੀ। ਕੋਈ ਕਿਰਿਆ ਨੀ ਕਰ ਸਕਦੀ। ਅੱਖਾਂ ਉਹਦੀ ਸੱਤਾ ਬਿਨਾਂ ਵੇਖ ਨੀ ਸਕਦੀਆਂ। ਕੰਨ ਉਹ ਤੋਂ ਵੀ ਸੱਤਾ ਬਿਨਾਂ ਸੁਣ ਨੀ ਸਕਦੇ। ਜਿਵੇਂ ਜਵਾਨ ਬੋਲ ਨੀ ਸਕਦੀ। ਰਸਨਾ ਰਸ ਨੀ ਲੈ ਸਕਦੀ। ਇਸ ਤਰ੍ਹਾਂ ਹੱਥ ਕੋਈ ਕਿਰਿਆ ਨੀ ਕਰ ਸਕਦੇ। ਪੈਰ ਨੀ ਕਿਸੇ ਪਾਸੇ ਕਦਮ ਪੁੱਟ ਸਕਦੇ ਹਨ। ਗੁਪਤ ਪ੍ਰਗਟ ਅਤ ਸਤਿਆ ਜਾਹੀ। ਇਸ ਪਰਮੇਸ਼ਰ ਦੀ ਜੇ ਸਤਿਆ ਗੁਪਤ ਵੀ ਬੜੀ ਹੈ ਤੇ ਪ੍ਰਗਟ ਵੀ ਹੈ ਪ੍ਰਤੱਖ। ਸਮਤਾ ਕੋ ਨ ਸਕੈ ਕਰ ਤਾਹੀ। ਉਸ ਪਰਮੇਸ਼ਰ ਤੇ ਉਹਦੀ ਚੇਤਨ ਸੱਤਾ ਦੀ ਕੋਈ ਬਰਾਬਰੀ ਨੀ ਕਰ ਕਰਾ ਸਕਦਾ। ਤੇਹ ਕੀ ਸ਼ਰਨ ਪਰਹੋ ਸੁਖ ਪਾਵੋ। ਲੋਕੋ ਇਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ ਫਿਰ ਸੁਖ ਪਾਓਗੇ। ਮਨ ਮਲੀਨਤਾ ਸਰਬ ਮਿਟਾਵੋ। ਮਨ ਦੀ ਮਲੀਨਤਾ ਹੈ ਮੇਲਾ ਪੁਣਾ ਇਸ ਤਰ੍ਹਾਂ ਮਿਟਾ ਲਓਗੇ। ਵਿਸ਼ਾ ਆਨੰਦ ਅਲਪ ਪਹਿਚਾਨੋ। ਜਿਹੜੇ ਵਿਸ਼ਿਆਂ ਦੇ ਆਨੰਦ ਹੈ ਤਾਂ ਤੁਛ ਮਾਤਰ ਪਛਾਣ ਲਓ। ਨੀਰ ਕਟੋਰੇ ਕੇ ਸਮ ਮਾਨੋ। ਪਾਣੀ ਦਾ ਕਟੋਰਾ ਭਰਿਆ ਹੋਵੇ ਉਹਦੇ ਸਮਾਨ ਮੰਨ ਲਓ ਵਿਸ਼ਿਆਂ ਦੇ ਆਨੰਦ ਨੂੰ। ਨਸ਼ਟ ਝੂਠ ਸੀਤ ਉਪਨਾਦ ਉਸ਼ਨਾ। ਪਾਣੀ ਦਾ ਕਟੋਰਾ ਦਾ ਪਾਣੀ ਨਸ਼ਟ ਵੀ ਹੋ ਜਾਂਦਾ, ਜੂਠਾ ਵੀ ਹੋ ਜਾਂਦਾ, ਠੰਡਾ ਵੀ ਹੋ ਜਾਂਦਾ ਹੈ, ਗਰਮ ਵੀ ਹੋ ਜਾਂਦਾ ਹੈ। ਕਿਸ ਮਹਿ ਦੋਖ ਲਖੋ ਇਤਿਆਦਿਕ। ਸਵਾਲ ਲੈ ਕੇ ਸਾਰੇ ਕਹਿੰਦੇ ਇਹਦੇ ਵਿੱਚ ਦੋਸ਼ ਤੁਸੀਂ ਜਾਣ ਲਓ। ਇਹਦਾ ਜਿਹੜਾ ਵਿਸਥਾਰ ਹੈ ਉਹ ਥੋੜ੍ਹਾ ਜਿਹਾ ਅੰਤਰੀਪ ਰੂਪ ਦੇ ਵਿੱਚ ਸਮਾਂ ਲੱਗ ਜਾਏਗਾ, ਜਿਸ ਕਰਕੇ ਆਪਾਂ ਜਿੰਨਾ ਕੁ ਸਮਾਂ ਨੀਯਤ ਕੀਤਾ ਕਰੀਬਨ ਪੂਰਾ ਹੀ ਹੋ ਗਿਆ। ਉੱਪਰੀ ਜਾ ਰਿਹਾ ਪੰਜ ਸੱਤ ਮਿੰਟ ਰਹਿੰਦਾ ਜਿਹੜਾ ਵਿਸਥਾਰ ਨਾਲ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਹੀ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਵਿਸ਼ੈ ਆਨੰਦ ਅਲਪ ਪਹਿਚਾਨ ਹੋ। ਨੀਰ ਕਟੋਰੇ ਕੇ ਸਮ ਮਨ ਹੋ। ਨਸ਼ਟ ਝੂਠ ਸੀਤ ਉਸ਼ਨਾਦਿਕ। ਤਿਸ ਮਹਿ ਦੋਖ ਲਖੋ ਇਤਿਆਦਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अच्युत हे परब्रह्म अविनाशी अघनाश हे पूरन हे सर्वमय दुख भंजन गुणसार हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैपी हो बनहार हे संतां कै सदा संग निदाराय आधार हे ठाकुर हों दासरो मैं निर्गुण गुण नहीं कोय नानक दी जय नाम दान राखो हिय पुरो आए प्रभु शरणांगति कृपा निध दयाल एक अखर हर मन वसत नानक होत निहाल वाहिगुरु नाम जहाज है चले सो तरे पार जो सरदा कर से बंदे गुरु पार उतारन हार जो सरदा कर से बंदे गुरु पार उतारन हार तुम ठाकुर तुम अरदास।